ਅੰਗਦ ਗੁਰੂ ਅਮਰਦਾਸ ਪਦਵੰਦ ਰਾਮਦਾਸ ਅਰਜਨ ਗੁਰੂ ਵਰ ਸ੍ਰੀ ਹਰਗੋਬਿੰਦ ਹਰੀ ਰਾਏ ਹਰ ਕ੍ਰਿਸ਼ਨ ਗੁਰ ਤੇਗ ਬਹਾਦਰ ਚੰਦ ਦਸਵੇਂ ਗੋਬਿੰਦ ਸਿੰਘ ਗੁਰੂ ਨਮੋ ਚਰਨ ਅਰਬਿੰਦ ਸ੍ਰੀ ਗੁਰ ਸ਼ਬਦ ਕਮਾਏ ਜਿਨ ਜੀਤੇ ਪੰਚ ਵਿਕਾਰ ਤਿਨ ਸੰਤਨ ਕੋ ਵੰਦਨਾ ਸਿਰ ਚਰਨਨ ਪਰਤਾਰ ਏਕੰਕਾਰਾ ਸਤਿਗੁਰੂ ਤੇ ਪ੍ਰਸਾਦ ਸੱਚ ਹੋਇ ਵਾਹਿਗੁਰੂ ਜੀ ਕੀ ਫਤਿਹ ਵਿਘਨ ਵਿਨਾਸ਼ਨ ਸੋ ਵਾਹਿਗੁਰੂ ਜੀ ਕੀ ਫਤਿਹ ਵਿਘਨ ਵਿਨਾਸ਼ਨ ਵਾਹਿਗੁਰੂ ਸਾਹਿਬ ਜੀਓ ਦੋਹਰਾ ਸ੍ਰੀ ਅੰਗਦ ਅਰਬਿੰਦ ਪਦ ਆਨੰਦ ਕੰਦ ਮੁਕੰਦ ਧਰ ਪਰ ਧਰ ਸਿਰ ਨਮਹਿ ਕਰ ਸ਼ਰਨ ਹਰਨ ਦੁਖ ਦੁੰਦ ਸ੍ਰੀ ਅੰਗਦ ਅਰਬਿੰਦ ਪਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਖਾਲਸਾ ਸਾਧ ਸੰਗਤ ਜੀ, ਪਰਮੇਸ਼ਰ ਵਾਹਿਗੁਰੂ ਦੀ ਬੇਨਤੀ ਬੇਅੰਤ ਕਿਰਪਾ ਨਾਲ ਬਖਸ਼ ਦੇ ਰਹਿਮਤ ਨਾਲ ਆਪਾਂ ਸੰਗਤ ਰੂਪ ਜੁੜ ਕੇ ਗੁਰੂ ਮਹਾਰਾਜ ਦੇ ਦਰਬਾਰ ਦੀਆਂ ਹਾਜ਼ਰੀਆਂ ਭਰਦਿਆਂ ਚਵਰ ਛਤਰ ਤਖ ਦੇ ਮਾਲਕ ਪ੍ਰਤੱਖ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਜੁਗੋ ਯੁਗ ਅਟਲ ਗੁਰੂ ਜੀ ਦੇ ਦਰਸ਼ਨ ਦਰਾਰ ਕਰਦੇ ਹੋਏ ਕੀਰਤਨ ਤੋਂ ਉਪਰੰਤ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਦਾ ਸੋਹਣਾ ਸੁੰਦਰ ਇਤਿਹਾਸ ਰਾਹੀਂ ਲੜੀਵਾਰ ਰੂਪ ਵਿੱਚ ਪ੍ਰਸੰਗ ਸਰਵਣ ਕਰ ਰਹੇ ਹਾਂ ਅਤੇ ਮਹਾਨ ਇਲਾਹੇ ਹਾਸਲ ਕਰ ਰਹੇ ਹਾਂ। ਜਿਸ ਤਰ੍ਹਾਂ ਗੁਰੂ ਨਾਨਕ ਸਾਹਿਬ ਜੀ ਦੇ ਤਾਈਂ ਪਿਤਾ ਕਾਲੂ ਜੀ ਨੇ ਗੋਦ ਵਿੱਚ ਲੈ ਕੇ ਅਤੇ ਬਚਨ ਕਹੇ ਕਿ ਤੁਸੀਂ ਕੋਈ ਨਾ ਕੋਈ ਖਰਾ ਸੌਦਾ ਕਰ ਲਓ, ਉਸ ਖਰਾ ਸੌਦਾ ਖਰੀਦ ਕੇ ਫਿਰ ਅੱਗੇ ਕਿਸੇ ਸ਼ਹਿਰ ਵਿੱਚ ਵੇਚ ਕੇ ਉਹਦਾ ਲਾਭ ਲੈ ਕੇ ਪਰਤੋ। ਇਸ ਤਰ੍ਹਾਂ ਇਹ ਜਿਹੜੇ 20 ਰੁਪਈਏ ਮੈਂ ਦੇ ਰਿਹਾ ਹਾਂ, ਜਦੋਂ ਇਸ 'ਤੇ ਖਰਾ ਸੌਦਾ ਕਰਕੇ ਉਹਨੂੰ ਵੇਚ ਕੇ ਅੱਗੇ ਹੋਰ ਜ਼ਿਆਦਾ ਬਣਾ ਲਿਆਓਗੇ, ਫਿਰ ਇਸ ਦੇ ਨਾਲੋਂ ਵੀ ਤੁਹਾਨੂੰ ਜਾਇਆ ਮੈਂ ਮਾਇਆ ਦੇ ਦੇਵਾਂਗਾ। ਫਿਰ ਖਿਆਲ ਆਇਆ ਹੈ ਵੀ ਜਿਵੇਂ ਛੋਟੀ ਉਮਰ ਦੇ ਵਿੱਚ ਵੀ ਇਹ ਇਸ ਤਰ੍ਹਾਂ ਜੋ ਕੁਛ ਇਹਨਾਂ ਨੂੰ ਹਾਸਲ ਹੁੰਦਾ ਸੀ, ਇੱਧਰ ਉੱਧਰ ਹੀ ਦੇ ਦਿੰਦੇ ਸੀ ਕਿਤੇ ਐਸਾ ਨਾ ਕਰਨ। ਫਿਰ ਭਾਈ ਬਾਲਾ ਜੀ ਨੂੰ ਬੁਲਾ ਲਿਆ ਹੈ, ਕਹਿਣ ਲੱਗਿਆ ਵੀ ਤੂੰ ਇਹਨਾਂ ਦੇ ਨਾਲ ਜਾ, 20 ਰੁਪਈਏ ਵੀ ਤੂੰ ਹੀ ਲੈ, ਅਤੇ ਇਸ ਤਰ੍ਹਾਂ ਜਿੱਥੇ ਕੋਈ ਖਰਾ ਹੋਵੇ, ਲਾਭ ਦਾ ਹਿੱਸਾ ਹੋਵੇ, ਉਹ ਖਰੀਦ ਕੇ ਅਤੇ ਅੱਗੇ ਵੇਚ ਕੇ ਇਸ ਤਰ੍ਹਾਂ ਤੁਸਾਂ ਨੇ ਵਾਪਸ ਪਰਤਣਾ ਹੈ। ਭਾਈ ਬਾਲਾ ਜੀ ਨੇ ਉਹ 20 ਰੁਪਈਏ ਆਪਣੇ ਹੱਥ ਵਿੱਚ ਫੜ ਲਏ ਨੇ ਅਤੇ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਨਾਲ ਚੱਲਣ ਲਈ ਤਿਆਰ ਹੋ ਗਏ। ਇਸ ਤਰ੍ਹਾਂ ਹੌਲੀ ਹੌਲੀ ਰਸਤਾ ਤੈਅ ਕਰਦੇ ਹੋਏ ਅੱਗੇ ਜੰਗਲ ਆ ਗਿਆ ਹੈ। ਇੱਧਰ ਉੱਧਰ ਤੱਕ ਰਹੇ ਜਗਤ ਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਜੀ, ਇੱਕ ਬਹੁਤ ਵੱਡਾ ਸਾਧੂਆਂ ਸੰਤਾਂ ਦਾ ਟਿਕਾਣਾ ਅਸ਼ਰਮ ਹੈ, ਉਹਦੇ ਵਿੱਚ ਵਿਚਕਾਰ ਚਲੇ ਗਏ ਨੇ। ਅਤੇ ਉਹਨਾਂ ਦੇ ਵਿੱਚੋਂ ਜਿਹੜਾ ਕੋਈ ਪੂਜਨੀ ਸਤਿਕਾਰਯੋਗ ਸ਼੍ਰੀ ਮਹੰਤ ਹੈ, ਅਤੇ ਉਹਦੇ ਕੋਲ ਬੈਠ ਕੇ ਕਹਿਣ ਲੱਗ ਪਏ ਕਿ ਤੁਹਾਨੂੰ ਬਸਤਰ ਮਿਲਦੇ ਨਹੀਂ ਹੈ ਜਾਂ ਤੁਸੀਂ ਉਂਜੀ ਨਹੀਂ ਪਹਿਨਦੇ ਹੋ, ਆ ਭੋਜਨ ਪ੍ਰਸ਼ਾਦੇ ਦਾ ਤੁਹਾਡਾ ਕਿਵੇਂ ਪ੍ਰਬੰਧ ਹੁੰਦਾ ਹੈ, ਕੋਈ ਜਲੀ ਛੱਕ ਕੇ ਆਪਣਾ ਜਪ ਤਪ ਕਰ ਰਿਹਾ, ਕੋਈ ਫਲ ਪੱਤੇ ਕਰਕੇ, ਕੋਈ ਇਸੇ ਤਰ੍ਹਾਂ ਆ ਪੁੱਠਾ ਲੰਘ ਕੇ ਕਪਾਲੀ ਆਸਣ ਲਾ ਕੇ ਜਪ ਤਪ ਕਰ ਰਿਹਾ, ਕੋਈ ਗਲਗਲ ਪਾਣੀ ਵਿੱਚ ਬੈਠਾ ਹੈ, ਇਹ ਤੁਹਾਡੀ ਕਲਨਾ ਹੈ, ਜਪ ਤਪ ਹੈ, ਆ ਬਾਕੀ ਖਾਣ ਪੀਣ ਦਾ ਪ੍ਰਬੰਧ। ਕਹਿਣ ਲੱਗੇ ਜੀ ਅਸੀਂ ਇਹ ਸੰਤੋਖ ਦੇ ਆਸਣ 'ਤੇ ਸਵਾਏ ਮਾਨ ਹਾਂ, ਜੋ ਪਰਮੇਸ਼ੁਰ ਵੱਲੋਂ ਕੋਈ ਦਇਆ ਕਰਕੇ ਭੇਜਿਆ ਜਾਂਦਾ ਹੈ ਉਹ ਅਸੀਂ ਪ੍ਰਸੰਨ ਹੋ ਕੇ ਛਕ ਛਕਾ ਲੈਂਦੇ ਹਾਂ, ਜਿਨ੍ਹਾਂ ਤੋਂ ਅਸੀਂ ਇਹ ਸਿੱਖਿਆ ਲਈ ਉਹਨਾਂ ਦਾ ਕਹਿਣਾ ਹੈ ਵੀ ਤੁਸੀਂ ਅੱਗੇ ਕਿਸੇ ਦੇ ਹੱਥ ਨਹੀਂ ਅੱਡਣਾ ਹੈ, ਮੰਗਣਾ ਨਹੀਂ ਹੈ, ਪਰਮੇਸ਼ੁਰ ਦੇਵੇ ਉਹਨੂੰ ਛਕ ਛਕਾ ਲੈਣਾ, ਉਹ ਰੁੱਖਾ ਹੋਵੇ ਮਿੱਸਾ ਹੋਵੇ ਉਹਦੇ ਪ੍ਰਣ ਰਹਿਣਾ ਹੈ। ਇਸ ਕਰਕੇ ਅਸੀਂ ਸੰਤੋਖ ਦੇ ਸਿੰਘਾਸਣ 'ਤੇ ਹੇਮਾ ਵਰਾਜਦੇ ਹਾਂ। ਜਿਹੜਾ ਹੱਥ ਅੱਡਣ ਦੇ ਨਾਲ ਤਾਂ ਮਨੁੱਖ ਦੀ ਜਿਹੜੀ ਕੋਈ ਮਹਿਮਾ ਵਡਿਆਈ ਹੈ, ਸਤਿਕਾਰ ਹੈ, ਉਹ ਬਿਲਕੁਲ ਹੀ ਖਤਮ ਹੋ ਜਾਂਦਾ ਹੈ। ਸੋ ਇਸ ਕਰਕੇ ਦੇਹ ਕਹੇ ਧੋਖੇ ਸਭ ਗੁਣ ਗੌਰ ਪਿੱਟਦੇ, ਜਦੋਂ ਕਿਸੇ ਨੂੰ ਇਹ ਮਨੋ ਜਵਾਨ ਤੋਂ ਕਹਿ ਦਿੰਦਾ ਵੀ ਮੈਨੂੰ ਸਾਹ ਆ ਦੇ ਉਹ ਦੇ, ਮੇਰੇ ਸਭ ਕੁਛ ਖੇਹ ਵਿੱਚ ਮਿੱਟੀ ਵਿੱਚ ਪੈ ਜਾਂਦਾ ਹੈ। ਜਿਹੜਾ ਕੋਈ ਪਰਮੇਸ਼ੁਰ ਦਾ ਭਰੋਸਾ ਛੱਡ ਕੇ ਉਦੋਂ ਤੋਂ ਯਕੀਨ ਰਹਿਤ ਹੋ ਕੇ ਅਤੇ ਦੂਜਿਆਂ ਤੋਂ ਮੰਗਦਾ ਹੈ ਅਤੇ ਉਹਦੇ ਵਿੱਚ ਜਿਹੜੇ ਵਾਹਿਗੁਰੂ ਨੇ ਗੁਣ ਦਿੱਤੇ ਹੁੰਦੇ ਉਹ ਵੀ ਗੁਣ ਵੀ ਉਹਨੂੰ ਪਿੱਠ ਦੇ ਜਾਂਦੇ ਹੈ, ਜਿਹੜੀ ਕੋਈ ਵਾਹਿਗੁਰੂ ਨੇ ਗੁਣਾ ਕਰਕੇ ਉਹਨੂੰ ਵਡਿਆਈ ਬਖਸ਼ੀ ਹੁੰਦੀ ਉਹ ਵੀ ਪਿੱਠ ਦੇ ਜਾਂਦੀ ਹੈ। ਇਸ ਕਰਕੇ ਅਸੀਂ ਇਹ ਸੰਤੋਖ ਰੱਖਦੇ ਹਾਂ, ਪਰਮੇਸ਼ੁਰ ਦਾ ਦਿੱਤਾ ਹੋਇਆ ਛਕਦੇ ਛਕਾਉਂਦੇ ਹਾਂ, ਕਿਸੇ ਅੱਗੇ ਹੱਥ ਨਹੀਂ ਅੱਡਦੇ ਹਾਂ। ਅਤੇ ਬਾਕੀ ਜਿਹੜਾ ਸਾਧੂ ਉਹਨੂੰ ਹਰ ਪੱਖ ਤੋਂ ਜਪ ਤਪ ਕਰਨ ਸਮੇਂ ਸੰਜਮ ਪਤ ਪਰਹੇਜ ਹੀ ਰੱਖਣਾ ਚਾਹੀਦਾ ਹੈ, ਰੁੱਖਾ ਮਿੱਸਾ ਖਾ ਕੇ ਕਮਾਈ ਕਰਨੀ ਚਾਹੀਦੀ ਹੈ। ਪਰ ਐਸਾ ਨਹੀਂ ਵੀ ਅਸੀਂ ਭੋਜਨ ਛਕਦੇ ਨਹੀਂ, ਜੇ ਵਾਹਿਗੁਰੂ ਵੱਲੋਂ ਜਿਹੋ ਜਿਹਾ ਆ ਜਾਂਦਾ ਛਕ ਛਕਾ ਲੈਂਦੇ ਹਾਂ। ਆਪ ਗੁਰੂ ਨਾਨਕ ਸਾਹਿਬ ਹੁਣ ਪਰਮੇਸ਼ੁਰ ਰੂਪ ਹੈ, ਉਹ 20 ਰੁਪਈਏ ਭਾਈ ਬਾਲੇ ਜੀ ਤੋਂ ਲੈ ਕੇ ਅੱਗੇ ਰੱਖ ਦਿੱਤੇ, ਕਹਿੰਦੇ ਇਹਨਾਂ ਦਾ ਤੁਸੀਂ ਆ ਲੈ ਲਓ ਕਿ ਰਸ ਪਾਣੀ ਛਕ ਛਕਾ ਲਓ। ਉਹ ਅੱਗੇ ਕਹਿਣ ਲੱਗੇ ਵੀ ਅਸੀਂ ਪੈਸੇ ਨਹੀਂ, ਰਸ ਲਿਆ ਦਿਓ ਫਿਰ ਅਸੀਂ ਬਣਾ ਕੇ ਛਕ ਛਕਾ ਲਵਾਂਗੇ। ਇਹ ਭਾਈ ਬਾਲਾ ਜੀ ਨੂੰ ਕਹਿਣ ਲੱਗੇ ਵੀ ਇਹ ਲਾਭਦਾਈ ਹੈ, ਸੌਦਾ ਖਰਾ ਸੌਦਾ ਹੈ, ਵਧੀਆ ਸੌਦਾ ਹੈ, ਇਹਦਾ ਇੱਥੇ ਵੀ ਸਾਨੂੰ ਲਾਭ ਹੋਏਗਾ ਅਤੇ ਅੱਗੇ ਵੀ ਇਹ ਖਰੇ ਸੌਦੇ ਦਾ ਲਾਭ ਹੋਊਗਾ। ਜਿਹੜਾ ਇਹ ਸਾਧੂਆਂ ਸੰਤਾਂ ਨੂੰ ਆਪਾਂ ਰਸਤ ਪਾਣੀ ਲਿਆ ਕੇ ਛਕਾ ਦੇਵਾਂਗੇ, ਇਹ ਦਾਨ ਰੂਪ ਵਿੱਚ ਜਦੋਂ ਚਲਿਆ ਗਿਆ ਸਾਡਾ ਰੁਪਈਆ, ਇੱਥੇ ਵੀ ਸਾਨੂੰ ਸੁੱਖ ਦੂ ਸੋਭਾ ਦੋ ਵੀ ਬੜਾ ਇਹ ਦਾਨੀ ਹੈ, ਅਤੇ ਪ੍ਰਲੋਕ ਵਿੱਚ ਵੀ ਇਹ ਅਗਲੇ ਜਨਮ ਵਿੱਚ ਵੀ ਸਾਡੀ ਇਹ ਸਹਾਇਤਾ ਕਰੂਗਾ। ਭਾਈ ਬਾਲਾ ਜੀ ਨੇ ਕਿਹਾ ਕਿ ਮਹਾਰਾਜ ਤੁਹਾਡੇ ਪਿਤਾ ਨੇ ਤਾਂ ਕੋਈ ਹੋਰ ਖਿਆਲ ਕਰਕੇ ਰੁਪਈਏ ਦੇ ਕੇ ਭੇਜਿਆ ਹੈ, ਤਾਂ ਤੁਸੀਂ ਸਮਝੇ ਉਹਨਾਂ ਨਾਲ, ਮੈਂ ਤਾਂ ਤੁਹਾਡਾ ਪਹਿਲਾਂ ਵੀ ਦਾਸ ਸੀ, ਉਮਰ ਕਰਕੇ ਭਾਵੇਂ 3 ਸਾਲ ਤੁਹਾਡੇ ਨਾਲ ਮੈਂ ਵੱਡਾ ਹਾਂ, ਪਰ ਮੈਂ ਨਹੀਂ ਕੁਝ ਕਹਿਣਾ ਹੈ। ਜਿਹੜਾ ਕੋਈ ਪਿਤਾ ਨਾ ਸਮਝ ਨਾ ਸਮਝਾਉਣਾ, ਤੁਸੀਂ ਆਪੇ ਸਮਝਿਓ। ਕਹਿਣ ਲੱਗੇ ਪਿਤਾ ਨੇ ਜਦੋਂ ਕਿਹਾ ਹੀ ਹੈ ਵੀ ਲਾਭਦਾਈ ਸੌਦਾ ਕਰਨਾ, ਇਦੋਂ ਹੋਰ ਕਿਹੜਾ ਹੋਊ ਲਾਭਦਾਈ। ਰੋਸ ਵੇਲੇ ਚੂੜ ਕਾਣੇ ਉਹ ਸ਼ਹਿਰ ਵਿੱਚ ਮੰਡੀ ਵਿੱਚ ਚਲੇ ਗਏ, 5 ਰੁਪਈਏ ਦਾ ਆਟਾ ਲੈ ਲਿਆ, 5 ਰੁਪਈਏ ਦੇ ਚੌਲ ਲੈ ਲਏ ਨੇ, 3 ਰੁਪਈਏ ਦਾ ਦੇਸੀ ਘਿਓ, 3 ਰੁਪਈਏ ਦੀ ਖੰਡ ਜੀ ਲੈ ਲਈ ਹੈ, ਹੋਰ ਲੂਣ ਮਿਰਚ ਮਸਾਲਾ ਨਾਲ ਲੈ ਕੇ ਕੁਝ ਜਿਹੜਾ ਦੁੱਧ ਲੈ ਲਿਆ ਹੈ ਖੀਰ ਬਣਾਉਣ ਵਾਸਤੇ, ਬਾਕੀ ਰਹਿੰਦੇ ਜਿਹੜੇ ਕੋਈ ਉਹ ਭਾਰ ਚੁੱਕ ਕੇ ਲਿਜਾਣ ਵਾਲਾ ਹੈ ਪਹਾੜੇ ਵਾਲਾ, ਉਹਨੂੰ ਦੇ ਦਿੱਤੇ ਨੇ, ਚੁੱਕ ਚੁਕਾ ਕੇ ਸਾਰਾ ਰਸ ਪਾਣੀ ਉਹ ਸਾਧੂਆਂ ਦੇ ਅੱਗੇ ਲਿਆ ਰੱਖਿਆ ਹੈ। ਕਹਿਣ ਲੱਗੇ ਮਹਾਰਾਜ ਛਕੋ, ਅਤੇ ਉਹ ਜਿਹੜਾ ਸ਼੍ਰੀ ਮਹੰਤ ਹੈ, ਮੁਖੀ ਮਹੰਤ ਹੈ, ਉਸਨੇ ਫਿਰ ਕਹਿ ਦਿੱਤਾ ਕਿ ਮਹਾਰਾਜ ਅਸੀਂ ਹੁਣ ਛਕ ਛਕਾ ਲਵਾਂਗੇ, ਆਪ ਕਿਰਪਾ ਕਰਕੇ ਹੁਣ ਆਪਣੇ ਅਸਥਾਨ ਨੂੰ ਪਰਤ ਜਾਓ। ਅਤੇ ਉਹ ਗੁਰੂ ਨਾਨਕ ਸਾਹਿਬ ਜੀ ਇਹ ਸਾਰਾ ਕੁਛ ਕਰ ਕਰਾ ਕੇ ਵਾਪਸ ਪਰਤ ਆਏ। ਇੱਥੋਂ ਕਿਤੇ ਕਾਪਰ ਪ੍ਰਸੰਗ ਕੱਲ੍ਹ ਦੇ ਵਿਗਿਆਨ ਵਿੱਚ ਸੁਣਿਆ ਸੀ, ਜਿਵੇਂ ਵਾਪਸ ਆਏ, ਜਿਵੇਂ ਕੋਈ ਪਿਤਾ ਵੱਲੋਂ ਉਹਨੇ ਆਪਣੇ ਸੁਭਾਅ ਮੁਤਾਬਕ ਅਗਿਆਨਤਾ ਵਿੱਚ ਕਿਹਾ ਕਹਾਇਆ ਗਿਆ, ਜੋ ਕੁਛ ਨਹੀਂ ਕਰਨਾ ਸੀ ਉਹ ਉਸਨੇ ਕਰਿਆ ਕਰਾਇਆ, ਉਹ ਪ੍ਰਸੰਗ ਆ ਰਿਹਾ ਹੈ। ਉਹ ਜਿਵੇਂ ਵੀ ਆਉਂਦਾ ਆਪਾਂ ਮਨ ਲਾ ਕੇ ਸੁਣੀਏ ਜੀ। ਸ੍ਰੀ ਅੰਗਦ ਅਰਬਿੰਦ ਪਦ ਕਵੀ ਸੰਤੋਖ ਸਿੰਘ ਜੀ ਇਹ ਗੁਰੂ ਕਾ ਇਤਿਹਾਸ ਪ੍ਰਾਰੰਭ ਕਰਨ ਤੋਂ ਪਹਿਲਾਂ ਗੁਰੂ ਅੰਗਦ ਸਾਹਿਬ ਜੀ ਦੀ ਮਹਿਮਾ ਦਾ ਮੰਗਲ ਕਰ ਰਿਹਾ ਹੈ ਕਿ ਹੇ ਸ੍ਰੋਤਾ ਜਨੋ, ਜੋ ਸ੍ਰੀ ਸੋਭਾ ਵਾਲੇ ਸ਼੍ਰੋਮਣੀ ਗੁਰੂ ਅੰਗਦ ਸਾਹਿਬ ਮਹਾਰਾਜ, ਉਹਨਾਂ ਦੇ ਜਿਹੜੇ ਚਰਨ ਕਮਲ ਹਨ ਆਨੰਦ ਕੰਦ ਮੁਕੰਦ, ਜੀ ਕਹਿੰਦੇ ਆਨੰਦ ਕੰਦ ਕੀ ਇਹ ਫਲ ਹੈ, ਜਾਣੀ ਆਨੰਦ ਦਾ ਫਲ ਹੈ, ਜਾਂ ਕੰਦ ਨਾ ਦਾਤੇ ਦਾ, ਆਨੰਦ ਦੇ ਦਾਤੇ ਹੈ ਗੁਰੂ ਮਹਾਰਾਜ ਦੇ ਚਰਨ ਕਮਲ। ਕੰਨ ਦਾ ਅਰਥ ਬੱਦਲ ਵੀ ਹੁੰਦਾ ਹੈ, ਗੁਰੂ ਮਹਾਰਾਜ ਦੇ ਜਿਹੜੇ ਚਰਨ ਆਨੰਦ ਦੇ ਤਾਂ ਬੱਦਲ ਹੀ ਹੈ। ਫਿਰ ਗੁਰੂ ਅੰਗਦ ਸਾਹਿਬ ਦੇ ਚਰਨ ਕਮਲ ਕਹਿੰਦੇ ਮੁਕਤੀ ਦਾਤਾ ਵੀ ਹੈ, ਮੁਕਤੀ ਦੇਣ ਵਾਲੇ ਵੀ ਹਨ। ਧਾਰ ਪਾਰ ਧਾਰ ਸਿਰ ਨਮਹਿ ਕਰ, ਮੈਂ ਕਵੀ ਗੁਰੂ ਕਾ ਇਤਿਹਾਸ ਕਹਿਣ ਤੋਂ ਪਹਿਲਾਂ ਹੇ ਸਰੋਤਾ ਜਨੋ, ਧਰਤੀ ਉੱਪਰ ਆਪਣਾ ਸੀਸ ਸ਼ਰਧਾ ਭਾਵਨਾ ਨਾਲ ਰੱਖ ਕੇ ਨਮਸਕਾਰ ਕਰਦਾ ਗੁਰੂ ਅੰਗਦ ਸਾਹਿਬ ਜੀ ਦੇ ਚਰਨਾਂ ਨੂੰ। ਸ਼ਰਨ ਹਰਨ ਦੁੱਖ ਦੁੰਦ, ਜਿਹਨਾਂ ਦੇ ਚਰਨਾਂ ਦੀ ਜਿਹੜੀ ਸ਼ਰਨ ਹੈ, ਉਹ ਜਿੰਨੇ ਦੁੱਖ ਦੁੰਦ ਹੈ, ਬੜੇ ਬੜੇ ਜਿਹੜੇ ਦੁੱਖ ਹੈ, ਉਹਨਾਂ ਨੂੰ ਨਾਸ਼ ਕਰ ਦੇਣ ਵਾਲੀ ਹੈ। ਜਿਹੜਾ ਗੁਰੂ ਅੰਗਦ ਸਾਹਿਬ ਦੇ ਚਰਨਾਂ ਦੀ ਸ਼ਰਨ ਵਿੱਚ ਆ ਜਾਂਦਾ ਹੈ, ਉਹਨੂੰ ਇਹ ਲਾਭ ਹੁੰਦਾ ਹੈ, ਜਿਹੜੇ ਦੁੱਖ ਦੁੰਦ ਹੈ, ਜਿਹੜੇ ਉਪਦਰਵਾਂ ਦੇ ਅਨਰਥਾਂ ਦੇ ਦੁੱਖ ਹੁੰਦੇ, ਝਗੜਿਆ ਝਾਂਜਿਆਂ ਦੇ ਦੁੱਖ ਹੁੰਦੇ, ਇਹ ਵੱਡੇ ਦੁੱਖ ਹੈ, ਇੱਕ ਤਾਂ ਆਪ ਨਹੀਂ ਹੁੰਦਾ ਹੈ, ਇੱਕ ਇਰਦ ਗਿਰਦਿਆਂ ਨੂੰ ਵੀ ਸਾਰਿਆਂ ਨੂੰ ਦੁੱਖ ਦੁਖੀ ਕਰਦਾ ਹੈ। ਔਰ ਜਿਵੇਂ ਕੋਈ ਐਸਾ ਹੋ ਜਾਏ ਤਾਂ ਉਹ ਕਈ ਵਾਰੀ ਅਠਾਣੇ ਠੂਣੇ ਸਾਰਿਆਂ ਨੂੰ ਫੜ ਕੇ ਕਦੇ ਡੱਕ ਦਿੰਦੇ ਹੈ, ਆਂਢ ਗੁਆਂਢ ਨੂੰ ਵਿਚਾਰਿਆਂ ਨੂੰ ਤੰਗੀ ਹੋ ਜਾਂਦੀ ਹੈ, ਇਸ ਤਰ੍ਹਾਂ ਕਹਿੰਦੇ ਜਿਹੜੇ ਕੋਈ ਬੜੇ ਬੜੇ ਦੁੱਖ ਉਪਦਰਵ ਹਨ ਜਿਨ੍ਹਾਂ ਕਰਕੇ ਆਪ ਵੀ ਅਤੇ ਬਾਕੀ ਵੀ ਦੁਖੀ ਹੁੰਦੇ, ਉਹ ਮਹਾਰਾਜ ਦੇ ਜਿਹੜੇ ਚਰਨਾਂ ਦੀ ਸ਼ਰਨ ਇਹਨਾਂ ਦੁੱਖਾਂ ਨੂੰ ਨਾਸ ਕਰ ਦੇਣ ਵਾਲੀ ਹੈ। ਸ੍ਰੀ ਬਾਲਾ ਸੰਦੁਰ ਵਾਚ ਚੌਪਈ ਜਬ ਹਮ ਗਮਨੇ ਤਿੰਨ ਕੋ ਤਿਆਗੀ। ਸਭ ਤੋਂ ਪਹਿਲਾਂ ਜਿਹੜਾ ਗੁਰੂ ਨਾਨਕ ਸਾਹਿਬ ਦਾ ਸੋਹਣਾ ਇਤਿਹਾਸ ਹੈ, ਭਾਈ ਬਾਲਾ ਜੀ ਨੇ ਗੁਰੂ ਅੰਗਦ ਸਾਹਿਬ ਜੀ ਨੂੰ ਸੁਣਾਇਆ ਸੀ। ਉਸੇ ਇਤਿਹਾਸ ਦਾ ਅਲੱਥਾ ਕਵੀ ਸੰਤੋਖ ਸਿੰਘ ਜੀ ਨੇ ਕੀਤਾ ਹੈ, ਜਿਸ ਕਰਕੇ ਜਦੋਂ ਵੀ ਪ੍ਰਸੰਗ ਸ਼ੁਰੂ ਕਰਦੇ ਉਦੋਂ ਸਭ ਤੋਂ ਪਹਿਲਾਂ ਸਤਿਕਾਰ ਨਾਲ ਭਾਈ ਬਾਲਾ ਜੀ ਨੂੰ ਅੱਗੇ ਰੱਖਦੇ ਹੈ। ਇਹ ਮਹਾਨਤਾ ਹੈ, ਨਹੀਂ ਤਾਂ ਕੋਈ ਮਾੜਾ ਜਿਹਾ ਕੋਈ ਪੁਸਤਕ ਲਿਖੇ ਤਾਂ ਸਭ ਤੋਂ ਪਹਿਲਾਂ ਆਪਣਾ ਸਤਿਕਾਰ ਨਾਲ ਦਾ ਨਾਂ ਲਿਖਿਆ ਹੁੰਦਾ ਹੈ। ਇਹ ਕਵੀ ਸੰਤੋਖ ਸਿੰਘ ਜੀ ਐਸਾ ਹੈ, ਗੁਰੂ ਕਾ ਇਤਿਹਾਸ ਕਹਿਣ ਤੋਂ ਪਹਿਲਾਂ ਜਿਹਨੇ ਸਭ ਤੋਂ ਪਹਿਲਾਂ ਕਿਹਾ ਇਤਿਹਾਸ ਉਹਨੂੰ ਸਤਿਕਾਰ ਦਿੰਦਾ ਹੈ। ਸ੍ਰੀ ਸਾਲਾ ਸੁੰਦਰ ਬਾਜ ਸਵਾਏ ਮਨ ਜੋ ਬਾਲਾ ਸੰਧੂ ਗੋਦ ਦੇ, ਉਹਨਾਂ ਨੇ ਜਿਵੇਂ ਬਚਨ ਕਿਹਾ ਕਥਨ ਕੀਤਾ ਉਸੇ ਦਾ ਅਲੱਥਾ। ਹਾਂ, ਜਬ ਹਮ ਗਮਨੇ ਤਿੰਨ ਕੋ ਤਿਆਗੀ, ਇਹ ਗੁਰੂ ਅੰਗਦ ਸਾਹਿਬ ਜੀ ਭਾਈ ਬਾਲਾ ਜੀ ਕਹਿੰਦੇ ਜਦੋਂ ਸਾਧੂਆਂ ਸੰਤਾਂ ਨੂੰ ਅਸੀਂ ਛੱਡ ਕੇ ਚਲੇ ਗਏ। ਬੋਲੇ ਸੰਤ ਗਿਰਾ ਅਨੁਰਾਗੀ, ਸਾਡੇ ਜਾਣ ਤੋਂ ਬਾਅਦ ਉਹ ਜਿਹੜੇ ਪ੍ਰੇਮੀ ਪਿਆਰੇ ਸਾਧੂ ਸੰਤ ਹੈ ਉਹ ਆਪੇ ਵਿੱਚ ਹੀ ਮਿਲ ਕੇ ਸ਼੍ਰੀ ਮਹੰਤ ਜੀ ਨੂੰ ਬਚਨ ਬੋਲੇ। ਆਰ ਬਲਾ ਲਗ ਬਾਲ ਸੁਚਾਲੀ, ਸ਼੍ਰੀ ਮਹੰਤ ਜੀ ਆ ਜਿਹੜੇ ਆਏ ਸਨ ਇਹਨਾਂ ਦੀ ਉਮਰ ਤਾਂ ਛੋਟੀ ਸੀ ਤੇ ਬਾਲਕੀ ਸਨ, ਇਹਨਾਂ ਦੀ ਜੇ ਚਾਲੀ ਸੀ ਰੀਤੀ ਸੀ ਬੜੀ ਚੰਗੀ ਹੈ ਸੀ। ਗਿਰਾ ਵਿਰਾਗ ਭਗਤ ਭਲ ਸਾਡੀ, ਇਹਨਾਂ ਦੀ ਜਿਹੜੀ ਬਾਣੀ ਸੀ ਬਚਨ ਸੀ ਬੜੇ ਵਿਰਾਗਮਈ ਸੀ, ਭਗਤੀ ਵਾਲੇ ਸਨ, ਭਗਤੀ ਵਾਲੇ ਬੜੇ ਚੰਗੇ ਵਚਨ ਇਹਨਾਂ ਦੇ ਘਰ ਹੀ ਸੀ। ਤੁਮ ਸੋ ਆਨ ਕੀਨ ਬਹੁ ਭਾਉ, ਸ਼੍ਰੀ ਮਹੰਤ ਜੀ ਦੇਖੋ ਜਦੋਂ ਇਹ ਬਾਲਕ ਉਮਰਾ ਵਾਲੇ ਤੁਹਾਡੇ ਕੋਲ ਆਏ, ਤੁਹਾਡੇ ਕੋਲ ਆ ਕੇ ਤੁਹਾਡਾ ਦਿਨ ਤੁਹਾਡੇ ਨਾਲ ਕਿੰਨਾ ਇਹਨਾਂ ਨੇ ਪ੍ਰੇਮ ਪਿਆਰ ਕੀਤਾ। ਮ੍ਰਿਦੁਲ ਕਿਰਪਾਲ ਵਿਸ਼ਾਲ ਸੁਭਾਉ, ਇਹਨਾਂ ਦਾ ਕਹਿੰਦੇ ਬੜਾ ਕੋਮਲ ਤੇ ਦਿਆਲੂ ਕਿਰਪਾਲੂ ਬਹੁਤਾ ਸੁਭਾਉ ਹੈ ਸੀ। ਭੋਜਨ ਸੌਜ ਆਨ ਜਬ ਵੈਸੇ, ਭੋਜਨ ਦੀ ਸਮੱਗਰੀ ਲਿਆ ਕੇ ਤੁਹਾਡੇ ਕੋਲ ਉਹ ਬੈਠ ਗਏ ਸਨ। ਚੱਲਣ ਰਜਾਏ ਦੀਨ ਤੁਮ ਕੈਸੇ, ਸ੍ਰੀ ਮਹੰਤ ਜੀ ਉਹਨਾਂ ਨੂੰ ਫਿਰ ਤੁਸੀਂ ਵੀ ਹੁਣ ਚਲੇ ਜਾਓ, ਅਸੀਂ ਆਪੇ ਬਣਾ ਕੇ ਸ਼ਕਸ਼ਿਕਾ ਲਾਂਗੇ, ਤੁਸੀਂ ਆਗਿਆ ਕਿਵੇਂ ਕਰ ਦਿੱਤੀ, ਇਉਂ ਕਿਉਂ ਕਹਿ ਦਿੱਤਾ ਵੀ ਚਲੇ ਜਾਓ ਜੀ ਅਸੀਂ ਭੋਜਨ ਛਕ ਲਾਂਗੇ। ਤੁਸੀਂ ਇੱਥੇ ਉਹਨਾਂ ਨੂੰ ਬਿਠਾਈ ਰੱਖਣਾ ਸੀ, ਅਸੀਂ ਦਰਸ਼ਨ ਕਰਦੇ ਹੋਰ ਬਚਨ ਸੁਣਦੇ, ਉਹ ਵੀ ਛਕਦੇ ਅਸੀਂ ਵੀ ਛਕਦੇ, ਤੁਸੀਂ ਇਹ ਰਸ ਪਾਣੀ ਜਦੋਂ ਲਿਆ ਕੇ ਰੱਖਿਆ ਉਹਨਾਂ ਨੂੰ ਜਾਣ ਦੀ ਆਗਿਆ ਕਿਵੇਂ ਕਰ ਦਿੱਤੀ ਵੀ ਜਾਓ ਛੇਤੀ ਦੇ ਕੇ। ਸੁਣ ਮਹੰਤ ਬੋਲਿਓ ਬਾਰ ਬਾਨੀ, ਉਹਨਾਂ ਆਪਣੇ ਸਿੱਖ ਸੇਵਕਾਂ ਤੋਂ ਸੁਣ ਕੇ ਜਿਹੜਾ ਸ਼੍ਰੀ ਮਹੰਤ ਹੈ ਬੜਾ ਸ੍ਰੇਸ਼ਟ ਬਚਨ ਬੋਲਿਆ। ਇਹ ਕੋ ਪਰਮ ਪੁਰਖ ਸੁਖ ਦਾਨੀ, ਉਹ ਸੇਵਕੋ ਚੇਲਿਓ ਇਹ ਜਿਹੜੇ ਕੋਈ ਆਏ ਸਨ ਬਾਲਕ ਉਮਰਾ ਵਾਲੇ, ਇਹ ਤਾਂ ਮਹਾਨ ਪੁਰਖ ਸੀ ਬੜੇ ਸੁਖਾਂ ਦੇ ਦਾਨੀ, ਸੁਖ ਦੇਣ ਵਾਲੇ, ਕਲਾਵਾਨ ਗਿਆਨੀ ਗੁਣ ਖਾਨੀ, ਬੜੇ ਕਲਾ ਵਾਲੇ ਸੀ, ਸ਼ਕਤੀਆਂ ਵਾਲੇ ਸੀ, ਗਿਆਨਵਾਨ ਸੀ, ਗੁਣਾਂ ਦੀ ਤਾਂ ਇਹ ਖਾਣੀ ਸੀ। ਦੁਰਿਓ ਰਹਿ ਗਤ ਪਰ ਹੈ ਨ ਜਾਨੀ, ਇਸ ਤਰ੍ਹਾਂ ਜਿਹੜੇ ਗੁਣਾਂ ਦੇ ਖਾਣ ਗਿਆਨ ਬ੍ਰਹਮ ਗਿਆਨੀ ਇਹ ਲੁਕ ਛਿਪ ਕੇ ਰਹਿ ਰਹੇ ਹੈ, ਇਹਨਾਂ ਦੀ ਕੋਈ ਅਵਸਥਾ ਜਿਹੜੀ ਹਾਲਤ ਹੈ ਜਾਨੀ ਨਹੀਂ ਜਾ ਸਕਦੀ ਵੀ ਇਹ ਇੰਨੇ ਮਹਾਨ ਹੁੰਦੇ ਹੋਏ ਇੰਨਾ ਕਿਉਂ ਲੁਕ ਰਹੇ ਗੁਪਤ ਹੋ ਰਹੇ। ਭਇਓ ਅਸਹਿ ਮੁਝ ਤੇਜ ਪ੍ਰਭਾਉ, ਇਸ ਕਰਕੇ ਇਹਨਾਂ ਨੂੰ ਆਣ ਜਾਣ ਦੀ ਆਗਿਆ ਕਰ ਦਿੱਤੀ ਵੀ ਜਦੋਂ ਇਹ ਚੌਂਕੜਾ ਮਾਰ ਕੇ ਮੇਰੇ ਸਾਹਮਣੇ ਬੈਠ ਕੇ ਕਹਿੰਦੇ ਮੇਰੇ ਉੱਪਰ ਇਹਨਾਂ ਦਾ ਤੇਜ ਦਾ ਐਸਾ ਪ੍ਰਤਾਪ ਪਿਆ, ਐਸਾ ਹੋਇਆ ਪ੍ਰਭਾਵ ਪਿਆ, ਜਾਂ ਤੇ ਦੀਨੀ ਜਾਨ ਰਜਾਉ, ਇਸ ਕਰਕੇ ਵੀ ਉਹਨਾਂ ਨੂੰ ਮੈਂ ਚਲੇ ਜਾਣ ਦੀ ਆਗਿਆ ਕਰ ਦਿੱਤੀ, ਉਹਨਾਂ ਦਾ ਤੇਜ ਦਾ ਜਿਹੜਾ ਪ੍ਰਤਾਪ ਮੇਰੇ ਪਾਸੋਂ ਚੱਲਿਆ ਨਹੀਂ ਗਿਆ। ਅਸ ਕਹਿ ਤਬ ਕੀਨੋ ਪੁਨ ਅਸਨਾ, ਇਸ ਤਰ੍ਹਾਂ ਦੇ ਜਿਹੜੇ ਬਚਨ ਆਪਣੇ ਸਿੱਖ ਸੇਵਕਾਂ ਨੂੰ ਚੇਲਿਆਂ ਨੂੰ ਕਹਿ ਕੇ ਤੈਨੂੰ ਜਿਹੜਾ ਉਹ ਭੋਜਨ ਪ੍ਰਸ਼ਾਦਾ ਤਿਆਰ ਕੀਤਾ ਹੈ, ਖਾਣ ਲੱਗੇ ਸਵਾਦਨ ਲੇ ਰਸਨਾ, ਛਕਣ ਲੱਗ ਪਏ ਹੈ ਤੇ ਜੀਭ ਦੇ ਨਾਲ ਉਹ ਭੋਜਨਾਂ ਦਾ ਸਵਾਦ ਲੈ ਰਹੇ, ਰਸ ਲੈ ਰਹੇ ਆ ਸਾਰੇ। ਸਿਤਾ ਕ੍ਰਿਤ ਮੇਲਿਓ ਸੰਗ ਪਾਇਸ, ਇਸ ਤਰ੍ਹਾਂ ਘਿਓ ਦੇ ਵਿੱਚ ਖੰਡ ਉਹ ਇਸ ਤਰ੍ਹਾਂ ਪਾ ਦਿੱਤੀ ਹੈ ਤੇ ਖੀਰ ਬਣਾ ਲਈ ਹੈ। ਇਸ ਤਰ੍ਹਾਂ ਘਿਓ ਖੰਡ ਵਗੈਰਾ ਮੇਲ ਕੇ ਖੀਰ ਬਣਾ ਕੇ ਸੰਤ ਸ਼ੁਦਾ ਤੁਰ ਤ੍ਰਿਪਤੇ ਖਾਇਸ, ਸਾਧੂ ਸੰਤ ਸੀ ਕਹਿੰਦੇ ਭੁੱਖ ਨਾਲ ਵਿਆਕਲ ਸੀ, ਛਕ ਛਕ ਕੇ ਪੂਰੇ ਤ੍ਰਿਪਤ ਹੋ ਗਏ ਹਨ। ਮਨ ਪ੍ਰਸੀਦ ਹੋਇਆ ਵਚਨ ਵਖਾਨੇ, ਸਾਰੇ ਸਾਧੂ ਸੰਤਾਂ ਨੇ ਮਨ ਵਿੱਚ ਪ੍ਰਸੰਨ ਹੋ ਕੇ ਵਚਨ ਕਹੇ ਹਨ। ਇਹ ਕਰਤਾਰ ਪਠਿਓ ਹਮ ਜਾਣੇ, ਅਸੀਂ ਤਾਂ ਇਹ ਜਾਣਿਆ ਵੀ ਇਹ ਤਾਂ ਵਾਹਿਗੁਰੂ ਪਰਮੇਸ਼ਰ ਨੇ ਆਪ ਹੀ ਕੋਈ ਭੇਜਿਆ ਸਾਡੀ ਖਬਰ ਸਾਲ ਕਿਦੋਂ ਸਰੀਰ ਧਾਰ ਕਰਤਾਰ, ਕਹਿੰਦੇ ਜਿਹੜਾ ਇਹ ਕਰਤਾਰ ਨੇ ਗੁਰੂ ਨਾਨਕ ਦਾ ਸਰੀਰ ਧਾਰ ਆਨਲੀਨ ਸੁਧ ਦੀਨ ਆਹਾਰਾ, ਸਾਡੀ ਆ ਕੇ ਖਬਰ ਸਾਰ ਲਈ ਹੈ ਤੇ ਸਾਨੂੰ ਲਿਆ ਕੇ ਰਸ ਪਾਣੀ ਭੋਜਨ ਬੁਲਾਲਾ ਦਿੱਤਾ। ਇਹ ਤਾਂ ਕਰਤਾਰ ਹੀ ਆਇਆ ਆਪ। ਸਪਤ ਦਿਵਸ ਕੇ ਸ਼ੁੱਧ ਸੰਤਾਏ, ਦੇਖੋ ਅਸੀਂ ਸੱਤ ਦਿਨ ਦੇ ਭੁੱਖੇ ਸੀ, ਸਾਨੂੰ ਭੁੱਖ ਨੇ ਬੜਾ ਤੰਗ ਕੀਤਾ ਹੋਇਆ। ਆਪ ਭੋਜਨ ਕਰ ਹਮ ਤ੍ਰਿਪਤਾਏ, ਅਸੀਂ ਖੁੱਲਾ ਡੁੱਲਾ ਭੋਜਨ ਖਾ ਤਾਂ ਛੱਕ ਕੇ ਤੇਨ ਪੂਰੇ ਤ੍ਰਿਪਤ ਹੋ ਗਏ ਹਾਂ। ਯਾਨੀ ਇਸ ਤਰ੍ਹਾਂ ਇਹ ਗੁਰੂ ਨਾਨਕ ਸਾਹਿਬ ਜੀ ਨੇ ਰਸ ਪਾਣੀ ਲਿਜਾ ਕੇ ਉਹਨਾਂ ਨੂੰ ਭੋਜਨ ਛਕਾਇਆ ਸੀ, ਤ੍ਰਿਪਤੀ ਕੀਤੀ ਅਤੇ ਉਹ ਕਹਿੰਦੇ ਵੀ ਕਰਤਾਰ ਨੇ ਆ ਕੇ ਕਰ ਲਈ ਜਾਂ ਕਰਤਾਰ ਹੀ ਗੁਰੂ ਨਾਨਕ ਰੂਪ ਵਿੱਚ ਆ ਗਿਆ ਹੈ। ਅਤੇ ਕਈ ਜਿਹੜੇ ਉਹ ਸੰਤ ਰੇਣ ਨੂੰ ਗੁਰੂ ਨਾਨਕ ਸਾਹਿਬ ਦਾ ਗੁਰੂ ਕਹਿੰਦੇ ਵੀ ਉਹਨਾਂ ਤੋਂ ਉਪਦੇਸ਼ ਲਿਆ ਸੀ, ਕਈ ਜਿਹੜੇ ਉਦਾਸੀਆਂ ਦੇ ਵਿੱਚੋਂ ਵਿਦਵਾਨ ਹੋਏ। ਇਸ ਤਰ੍ਹਾਂ ਦਾ ਕੋਈ ਉਹ ਬੱਜਰ ਗਲਤੀ ਜੀ ਲਿਖਣ ਦੀ ਕਰ ਰਹੇ ਪੁਸਤਕਾਂ ਵਿੱਚ, ਅਤੇ ਜਿਨ੍ਹਾਂ ਨੂੰ 20 ਰੁਪਏ ਦਾ ਰਾਸ਼ਨ ਪਾਣੀ ਲਿਆ ਕੇ ਮਹਾਰਾਜ ਨੇ ਦਿੱਤਾ ਸੀ, ਉਹਨਾਂ ਤੋਂ ਮਹਾਰਾਜ ਨੇ ਕਹਿੰਦੇ ਉਪਦੇਸ਼ ਲਿਆ, ਉਹਨਾਂ ਨੂੰ ਗੁਰੂ ਧਾਰਿਆ ਸੀ। ਇੱਥੋਂ ਵੀ ਅੱਗੇ ਹੋਰ ਬੱਜਰੀ ਗਲਤੀ ਕਰ ਰਹੇ ਹੈ, ਕਹਿੰਦੇ ਇਕੱਲੇ ਸੰਤ ਰੇਣ ਨਹੀਂ ਗੁਰੂ ਨਾਨਕ ਦੇ ਗੁਰੂ ਸੀ, ਕਹਿੰਦੇ 6 ਹੋਰ ਗੁਰੂ ਵੀ ਧਾਰੇ ਸੀ ਉਹਨਾਂ ਨੇ। ਪਰ ਜੇ ਹੁਣ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਮੁਖਾਰਬਿੰਦ ਅਸੀਂ ਬਚਨ ਕਹੇ ਹੋਏ ਉਹਨਾਂ ਨੂੰ ਸਾਹਮਣੇ ਰੱਖੀਏ, ਫਿਰ ਗੱਲ ਨਦੀ ਕੋਰੀ ਝੂਠ ਹੈ। ਉਹ ਸਸਿਧਾ ਨਾਥਾਂ ਨੇ ਕਿਹਾ ਸੀ ਆਪ ਜੀ ਨੂੰ, ਤੇਰਾ ਕਵਨ ਗੁਰੂ ਜਿਸ ਕਾ ਤੂੰ ਚੇਲਾ, ਵੀ ਤੂੰ ਕਿਹਦਾ ਚੇਲਾ ਅਤੇ ਤੇਰਾ ਕੌਣ ਕਿਹੜਾ ਗੁਰੂ ਆ ਉਹਦਾ ਨਾਂ ਲੈ। ਅਤੇ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਸ਼ਬਦ ਗੁਰੂ ਸੁਰਤ ਧੁਨ ਚੇਲਾ, ਇਹ ਆਪਣੇ ਮੁੱਖ ਦੇ ਵਗੜਾ ਵੀ ਜਿਹੜਾ ਸਾਡਾ ਸ਼ਬਦ ਆ ਬਾਣੀ ਹੈ ਨਾ, ਇਹ ਸਾਡਾ ਗੁਰੂ ਹੈ। ਕਿਉਂਕਿ ਗੁਰੂ ਜਿਹੜਾ ਗਿਆਨ ਦਿੰਦਾ, ਗੁਰਬਾਣੀ ਸਾਨੂੰ ਗਿਆਨ ਦਿੰਦੀ ਹੈ, ਕਪਾੜ ਖੋਲਦੀ ਹੈ ਗੁਰਬਾਣੀ। ਇਸ ਕਰਕੇ ਜਿਹੜਾ ਅਗਿਆਨ ਦੇ ਹਨੇਰੇ ਨੂੰ ਦੂਰ ਕਰਕੇ ਗਿਆਨ ਦਾ ਚਾਨਣ ਕਰਦੇ ਉਹਨੂੰ ਗੁਰੂ ਕਿਹਾ ਜਾਂਦਾ ਹੈ। ਇਹ ਹੈ ਅਗਿਆਨ ਦੇ ਹਨੇਰੇ ਨੂੰ ਦੂਰ ਕਰਕੇ ਗਿਆਨ ਦਾ ਚਾਨਣ ਬਖਸ਼ਦੀ ਹੈ ਗੁਰਬਾਣੀ। ਗੁਰਬਾਣੀ ਇਸ ਜਗ ਮੈਂ ਚਾਨਣ ਕਰਮ ਵਸੈ ਮਨ ਆਏ। ਇਸੇ ਤਰ੍ਹਾਂ ਦੂਜਾ ਆਪ ਜੀ ਕਹਿ ਰਹੇ ਅਪਰੰਪਰ ਪਾਰ ਬ੍ਰਹਮ ਪਰਮੇਸ਼ਰ ਨਾਨਕ ਗੁਰ ਮਿਲਿਆ ਸੋਈ ਜੀਓ। ਇਸ ਦੁਨੀਆਂ ਦਾ ਜਿਹੜਾ ਕੋਈ ਗੁਰੂ ਹੈ ਨਾ, ਉਹ ਤਾਂ ਸਾਡਾ ਸ਼ਬਦ ਗੁਰੂ ਹੈ, ਗੁਰਬਾਣੀ ਹੈ। ਅਤੇ ਇਸੇ ਤਰ੍ਹਾਂ ਜਿਹੜਾ ਸਾਡਾ ਇਸ਼ਟ ਹੈ ਉਹ ਸਾਡਾ ਅਕਾਲ ਪੁਰਖ ਗੁਰੂ ਹੈ, ਪਰਮੇਸ਼ਰ ਵਾਹਿਗੁਰੂ ਹੈ, ਪਰੰਪਰ ਜੋ ਪ੍ਰਕਿਰਤੀ ਤੋਂ ਪਰੇ ਹੈ। ਇਸ ਤਰ੍ਹਾਂ ਜਾਣੀ ਉਹਨਾਂ ਦੇ ਮੁੱਖ ਦੇ ਬਚਨ ਹੈ, ਇਹਨਾਂ ਦੇ ਬਚਨਾਂ ਨੂੰ ਹੁਣ ਸਾਹਮਣੇ ਰੱਖ ਕੇ ਜਿਹੜਾ ਆਹ ਕੁਛ ਕਹਿਣਾ ਹੈ ਜਾਂ ਕਹਾਉਣਾ, ਇਹ ਤਾਂ ਵਿੱਚ ਖਾਮ ਮਾਰਨੀਆਂ ਹਨ। ਠੀਕ ਹੈ ਵੀ ਉਹ ਸੰਤ ਰੇਣ ਮਹਾਨ ਤਪੱਸ਼ੀ ਸੀ, ਮਹਾਨ ਘਾਲਣਾ ਵਾਲਾ ਸੀ, ਸੰਤੋਖੀ ਸੀ, ਗੁਣਾਂ ਵਾਲਾ ਸੀ, ਉਹ ਜੋ ਮਰਜ਼ੀ ਉਹਨੂੰ ਸਤਿਕਾਰ ਦੇ ਲਫ਼ਜ਼ ਕਹਿ ਕੇ ਅਸੀਂ ਮਹਾਨ ਕਹਿ ਦਈਏ, ਪਰ ਜਿਹੜਾ ਗੁਰੂ ਨਾਨਕ ਦੇ ਨੂੰ ਉਪਦੇਸ਼ ਦੇਣ ਵਾਲਾ ਨੂੰ ਗੁਰੂ ਕਾਖਣਾ ਹੈ, ਇਹ ਤਾਂ ਆਪਣੇ ਸਿਰ 'ਤੇ ਬਹੁਤ ਵੱਡਾ ਬੱਜਰ ਪਾਪ ਹੀ ਚੜਾਉਣਾ ਹੈ, ਪਾਪ ਹੀ ਕਰਨਾ ਹੈ। ਸੋ ਇਸ ਕਰਕੇ ਕਈ ਜਿਹੜੇ ਲੋਕ ਇਹੋ ਜਿਹੀ ਕਥਾ ਵਾਰਤਾ ਸੁਣ ਕੇ ਉਹ ਫਿਰ ਅੱਗੇ ਵੀ ਇਹੋ ਜਿਹੀ ਬਕਵਾਸ ਕਰਦੇ ਵੀ ਗੁਰੂ ਨਾਨਕ ਦਾ ਗੁਰੂ ਸੰਤ ਰਹਿਣ ਸੀ ਜਿਹਨੂੰ ਮਹਾਰਾਜ ਨੇ 20 ਰੁਪਈਆਂ ਦੀ ਰਸ ਪਾਣੀ ਲਿਆ ਕੇ ਭੋਜਨ ਛਕਾਇਆ ਸੀ, ਵੀ ਛਕਾਉਣ ਵਾਲਾ ਮਹਾਨ ਹੁੰਦਾ ਕਿ ਛਕਣ ਵਾਲਾ? ਜਿਹੜਾ ਕੋਈ ਘਰੋਂ ਦਾਨ ਕਰਦਾ ਉਹ ਦਾਨੀ ਵੱਡਾ ਹੁੰਦਾ, ਜਿਹੜੇ ਦਾਨ ਲੈਣ ਵਾਲੇ ਵੱਡੇ ਹੁੰਦੇ? ਜਿਹਨਾਂ ਨੂੰ ਜਾ ਕੇ 20 ਰੁਪਈਏ ਦਾ ਛਕਾਇਆ ਭੋਜਨ ਉਹ ਵੱਡੇ ਆ ਕਿ ਜਿਹਨਾਂ ਨੇ ਛਕਿਆ ਉਹ ਵੱਡੇ ਆ? ਇਹ ਤਾਂ ਆਪੇ ਤੁਸੀਂ ਅਨੁਮਾਨ ਲਓ। ਸੋ ਇਸ ਕਰਕੇ ਜਿਹੜਾ ਕੋਈ ਐਸਾ ਕਹਿਣਾ ਕਹਾਉਣਾ, ਕਈ ਵਾਰੀ ਅਸੀਂ ਸੁਣਾ ਕੇ ਭੁਲੇਖਿਆ ਵਿੱਚ ਪੈਂਦੇ, ਇੱਥੇ ਇਤਿਹਾਸ ਵਿੱਚ ਜੋ ਇਹ ਸਪਸ਼ਟ ਲਿਖਿਆ ਪਿਆ ਵੀ ਉਹ ਕਹਿੰਦੇ ਇਹ ਤਾਂ ਕਰਤਾਰ ਨੇ ਆ ਕੇ ਸਾਡੀ ਇਸ ਰੂਪ ਦੇ ਵਿੱਚ ਖਬਰ ਸਾਰ ਲਈ ਹੈ, ਵੀ ਯਥਾਰ ਸੀ ਉਹਨਾਂ ਦੇ ਲਫਜ਼ ਗੁਰੂ ਨਾਨਕ ਦੇਵ ਗੋਬਿੰਦ ਰੂਪ ਹੀ ਸੀ, ਆਪ ਨਰਾਇਣ ਕਲਾ ਧਰ ਜਗਮੈ ਪਰਪਰਿਓ, ਨਿਰੰਕਾਰ ਆਕਾਰ ਜੋਤ ਜਗ ਮੰਡਲ ਕਰਿਓ, ਉਹ ਭੱਟਾ ਨੇ ਸਪਸ਼ਟ ਕਿਹਾ ਹੈ। ਇਸ ਕਹਿੰਦੇ ਇਹ ਤਾਂ ਸਦਨ ਦੇ ਅਸੀਂ ਭੁੱਖੇ ਬੈਠੇ ਸੀ, ਇਹ ਤਾਂ ਪਰਮੇਸ਼ਰ ਨੇ ਸਾਡੀ ਆ ਕੇ ਖਬਰ ਸਾਰ ਲਈ, ਇਸ ਰੂਪ ਵਿੱਚ ਅੱਜ ਅਸੀਂ ਛਕ ਛਕਾ ਕੇ ਤ੍ਰਿਪਤ ਹੋ ਗਏ ਹਾਂ। ਇਤ ਸ੍ਰੀ ਨਾਨਕਪੁਰ ਦੇਸ਼ ਗਵਨੋ, ਇਹ ਦਰ ਗੁਰੂ ਨਾਨਕ ਸਾਹਿਬ ਜੀ ਜੋ ਰਾਏ ਭੋਇ ਦੀ ਤਲਵੰਡੀ ਹੈ ਨਗਰ, ਉਸਦੀ ਤਰਫ ਨੂੰ ਚੱਲੇ, ਅਰਧ ਪੰਥ ਪਹੁੰਚੇ ਗੁਣ ਭਵਨੋ, ਗੁਣਾਂ ਦੇ ਘਰ ਹੈ। ਜਦੋਂ ਰਸਤਾ ਚੱਲਦੇ ਚੱਲਦੇ ਅੱਧਾ ਕੁ ਪੁੱਜੇ, ਅੱਧਾ ਕੁ ਰਸਤਾ ਤੈਅ ਕੀਤਾ ਹੈ, ਸੋਚ ਵਿਮੋਚਨ ਸੋਚਣ ਲਾਗੇ। ਬਾਲਾ ਜੀ ਕਹਿੰਦੇ ਜਿਹੜੇ ਸਾਰੀਆਂ ਸੋਚਾਂ ਫਿਕਰਾਂ ਚਿੰਤਾ ਨੂੰ ਕੱਟਣ ਵਾਲੇ ਆ, ਜੋ ਆਪ ਕਹਿੰਦੇ ਸੋਚਣ ਲੱਗ ਪਏ ਹਨ। ਹਟਕਤ ਚਿਤ ਪਗ ਪਰ ਹੈ ਨਾ ਆਗੇ, ਪੈਰ ਜਾ ਗਾਂ ਨੂੰ ਕਹਿੰਦੇ ਰੱਖਦੇ, ਉਹ ਪਿੱਛੇ ਨੂੰ ਕਹਿੰਦੇ ਮੁੜਦਾ ਹੈ। ਇਸ ਤਰ੍ਹਾਂ ਚਿੱਤ ਵਿੱਚ ਕਹਿੰਦੇ ਕੋਈ ਹੜਕਰ ਜੀ ਖਰਬਰਾਹਟ ਜੀ ਪਈ, ਘਬਰਾਇਆ ਜਾ ਚਿੱਤ, ਚਿੰਤਾ ਤੁਰ ਸੇ ਹੋਇ ਗੁਣ ਖਾਨੇ, ਗੁਣਾਂ ਦੇ ਖਾਨ ਸਤਿਗੁਰੂ ਚਿੰਤਾ ਨਾਲ ਵਿਆਕਲ ਜੇ ਹੋ ਗਏ, ਬੋਲੇ ਮੁਝ ਸੋ ਅਸ ਬਿਦ ਬਾਨੇ। ਬਾਲਾ ਜੀ ਕਹਿੰਦੇ ਇਸ ਤਰ੍ਹਾਂ ਮਹਾਰਾਜ ਸ਼ੋਕ ਵਿਆਕਲ ਜੇ ਹੋ ਕੇ ਮੇਰੇ ਸਾਧ ਬਚਨ ਬੋਲੇ, ਇਹ ਕੀਨੋ ਕਿਆ ਹਮਨੈ ਕੰਮ, ਬਾਲਾ ਵੀ ਆਪਾਂ ਕੀ ਕੰਮ ਜਾ ਕਰ ਲਿਆ, ਉੱਤਰ ਖੁਦ ਹੈ ਚੱਲ ਧਾਮਾ, ਆਪਾਂ ਘਰੇ ਜਾਣਾ ਹੈ, ਪਿਤਾ ਪੁੱਛੂਗਾ ਵੀ ਕਿੱਥੇ ਰੁਪਈਏ ਤੇ ਆਪਾਂ ਕੀ ਜਵਾਬ ਦੇਵਾਂਗੇ। ਪਿਤ ਕੋ ਅਧਿਕ ਕ੍ਰੋਧ ਉਪਜੈ ਹੈ, ਵੇਖਲਾ ਭਾਈ ਬਾਲਾ ਜੀ ਜਦੋਂ ਪਿਤਾ ਨੂੰ ਲੱਗਿਆ ਨਾ ਪਤਾ ਵੀ 20 ਰੁਪਈਏ ਸਾਧੂਆਂ ਨੂੰ ਖਵਾਏ, ਉਹਨੂੰ ਤਾਂ ਬੜਾ ਗੁੱਸਾ ਪੈਦਾ ਹੋ ਜਾਊ, ਮੁਝ ਤੁਝ ਸੌਂ ਦੇ ਗਾਰ ਲੜੈ ਹੈ, ਮੈਨੂੰ ਤਾਂ ਗਾਲਾਂ ਉਹਨੇ ਦੇਣੀਆਂ, ਲੜਨਾ ਤੇਰੇ ਨਾਲ ਵੀ, ਦਲਾਂ ਦੇ ਉੱਤੇ ਨੂੰ ਵੀ ਲੜੂਗਾ, ਮੈਂ ਭਾਖਿਓ ਕੱਛ ਦੋਸ਼ ਨਾ ਮੇਰੋ। ਬਾਲਾ ਜੀ ਕਹਿੰਦੇ ਮੈਂ ਗੁਰੂ ਨਾਨਕ ਸਾਹਿਬ ਜੀ ਨੂੰ ਕਹਿ ਤਾ ਗੁਰੂ ਅੰਗਦ ਸਾਹਿਬ ਜੀ ਮਹਾਰਾਜ ਤਾਂ ਕੋਈ ਦੋਸ਼ ਹੀ ਹੈ ਨੀ ਹੈ, ਤੁਮਕੋ ਵਰਜ ਰਹੇ ਬਹੁ ਤੇਰੋ। ਜਦੋਂ 20 ਰੁਪਈਏ ਉਹਨਾਂ ਨੂੰ ਦੇਣ ਨੂੰ ਤਿਆਰ ਹੋ ਗਏ ਸੀ, ਅੱਗੇ ਰੱਖਦੇ ਸੀ, ਮੈਂ ਤਾਂ ਤੁਹਾਨੂੰ ਰੋਕ ਰਿਹਾ ਸੀ ਵੀ ਇਹਨਾਂ ਸਾਧਾਂ ਨੂੰ ਨਾ ਦਿਓ ਰੁਪਈਏ, ਆਪ ਜਾਣ ਕੈ ਕੀਨ ਕੁਕਾਜੂ, ਮਹਾਰਾਜ ਤੁਸੀਂ ਜਾਣ ਬੁਝ ਕੇ ਆਪ ਹੀ ਮਾੜਾ ਕੀਤਾ, ਸਾਧਾਂ ਨੂੰ ਖੁਆਇਆ ਹੀ, ਚਿਤ ਕਿਉਂ ਚਿੰਤ ਧਰੀ ਤੁਮ ਆਜੂ, ਮਹਾਰਾਜ ਤੁਹਾਨੂੰ ਬਾਅਦ ਵਿੱਚ ਚੇਤੇ ਆਇਆ, ਹੁਣ ਕਿਉਂ ਚਿੰਤਾ, ਚਿਤ ਵਿੱਚ ਚਿੰਤਾ ਜੀ ਧਾਰੀ ਹੈ ਵੀ ਇਹ ਕੀ ਕਰੇ ਆਏ ਅਸੀਂ, ਅਬ ਜਿਮ ਹੋਏ ਸਹੋ ਸੋ ਰੀਤੀ, ਇਸ ਕਰਕੇ ਮਹਾਰਾਜ ਹੁਣ ਜਿਵੇਂ ਘਰੇ ਜਾ ਕੇ ਜਿਹੜੀ ਰੀਤੀ ਹੋਊਗੀ ਉਹ ਖੜੇ ਮੱਥੇ ਸਹਾਰੋ, ਜਿਵੇਂ ਪਿਓ ਬੋਲੇਗਾ ਉਹਨੂੰ ਬੋਲੀ ਜਾਣ ਦਿਓ, ਸੁਧੀ ਹੋਏ ਅਥਵਾ ਬਿਪਰੀਤੀ, ਘਰੇ ਜਾ ਕੇ ਸਿੱਧੀ ਗੱਲ ਹੋਵੇ, ਚੰਗੀ ਹੋਵੇ ਭਾਵੇਂ ਪੁੱਠੀ ਹੋਵੇ, ਗਾਲਾਂ ਮਿਣ ਲੜਾਈ ਹੋਵੇ, ਮੁਝ ਕੋ ਚਿੰਤਨ ਏਕ ਵਿਆਪੇ, ਗੁਰੂ ਨਾਨਕ ਸਾਹਿਬ ਜੀ ਮੈਨੂੰ ਤਾਂ ਭੋਰਾ ਮਾਤਰ ਵੀ ਕੋਈ ਚਿੰਤਾ ਨੀ ਚਿੰਬੜਦੀ ਹੈ, ਧਨ ਤੁਮਰਾ ਖਰਚੋ ਤੁਮ ਆਪੇ, ਤੁਹਾਡੇ ਘਰ ਦਾ ਧਨ ਸੀ 20 ਰੁਪਏ ਤੁਹਾਡੇ ਪਿਓ ਨੇ ਮੈਨੂੰ ਦੇ ਤੇ, ਮੈਂ ਤੁਹਾਨੂੰ ਪੜਾ ਤੇ ਤੁਸੀਂ ਖਰਚ ਤੇ, ਬਹੁਰ ਨਾ ਮੈਂ ਤੁਮ ਤੇ ਕੁਛ ਸਿਆਣਾ, ਬਾਕੀ ਹੈ ਗੁਰੂ ਨਾਨਕ ਸਾਹਿਬ ਜੀ ਉਮਰ ਕਰਕੇ ਮੈਂ ਤੁਹਾਡੇ ਤੋਂ 3 ਸਾਲ ਜ਼ਰੂਰ ਵੱਡਾ, ਉਂਝ ਤੁਹਾਤੋਂ ਸਿਆਣਾ ਮੈਂ ਹੈ ਨਹੀਂ। ਸਭ ਜਾਣਗੇ ਬੈਸ ਸਮਾਨਾ, ਸਾਰੇ ਜਾਣਨਗੇ ਪਿੰਡੇ ਲੋਕ ਵੀ ਬਾਲੇ ਦੀ ਜਿਹੜੀ ਉਮਰ ਹੈ ਉਹ ਤਾਂ ਗੁਰੂ ਨਾਨਕ ਦੇ ਬਰਾਬਰ ਦੀ ਹੈ, ਮੈਂ ਥੋੜਾ ਜਿਹਾ ਹੀ ਵੱਡਾ ਹੈ। ਪੁੰਨ ਮੈਂ ਹਾਂ ਆਇਸ ਅਨਸਾਰੀ, ਬਾਕੀ ਗੱਲ ਇਹ ਵੀ ਹੈ ਵੀ ਮੈਂ ਤਾਂ ਤੁਹਾਡੀ ਆਗਿਆ ਦੇ ਵਿੱਚ ਚੱਲਣਾ ਹੈ, ਅਨੁਸਾਰ ਰਹਿਣਾ ਹੈ। ਤਬ ਪਿਤ ਭੇਜਿਓ ਦਾਸ ਵਿਚਾਰੀ, ਤੁਹਾਡੇ ਪਿਤਾ ਨੇ ਮੈਨੂੰ ਕੋਈ ਵੱਡਾ ਉਮਰ ਵਾਲਾ ਜਾਣ ਕੇ ਸਿਆਣਾ ਜਾਣ ਕੇ ਥੋੜੋ ਭੇਜਿਆ ਵੀ ਚਲੋ ਇਹ ਵੀ ਗੁਰੂ ਨਾਨਕ ਦੇ ਨਾਲ ਮੈਂ ਆਪਣਾ ਕੋਈ ਦਾਸ ਭੇਜ ਦੇਵਾਂ, ਸੇਵਕ ਭੇਜਦਾ, ਮੈਨੂੰ ਤਾਂ ਤੁਹਾਡਾ ਦਾਸ ਸਮਝ ਕੇ ਨਾਲ ਭੇਜਿਆ, ਸੇਵਕ ਜਾਣ ਕੇ ਭੇਜਿਆ ਹੈ। ਜਾਂ ਤੇ ਦੋਸ਼ ਨ ਮਮ ਪਰ ਠਾਨੈ, ਇਸ ਕਰਕੇ ਤੁਹਾਡੇ ਪਿਓ ਨੇ ਵੀ ਇਹ ਤਾਂ ਨਾਲ ਦਾਸ ਭੇਜਿਆ ਸੀ, ਮੇਰੇ ਉੱਪਰ ਉਹਨੇ ਕੋਈ ਦੋਸ਼ ਨਹੀਂ ਦੇਣਾ। ਕਰਮ ਸ਼ੁਭਾ ਸਭ ਤੁਮਰੋ ਜਾਨ ਹੈ, ਜਿਹੜਾ ਕੋਈ ਕੰਮ ਤੁਸੀਂ ਕੀਤਾ ਚੰਗਾ ਕੀਤਾ ਮਾੜਾ ਕੀਤਾ ਉਹ ਤੁਹਾਡਾ ਹੀ ਜਾਣੇਗਾ ਵੀ ਚੰਗਾ ਕਰਕੇ ਆਏ ਕਿ ਮਾੜਾ ਕਰਕੇ ਆਏ। ਗੱਡੀ ਗਿਣਤ ਬੋਲਤ ਬਚ ਦੋ, ਹਾਂ ਭਾਈ ਬਾਲਾ ਜੀ ਦੇ ਨਾਲ ਬਚਨ ਬੋਲ ਲਏ, ਇਧਰ ਮਹਾਰਾਜ ਵੀ ਬੋਲ ਰਹੇ ਵੀ ਹੁਣ ਕੀ ਕਰੀਏ, ਗਿੱਟੀਆਂ ਜੀਆਂ ਗਿਣਦੇ ਹਨ। ਨੀਰਾਨੀ ਤਲਵੰਡੀ ਸੋ, ਇਹਨੇ ਨੂੰ ਰਾਏ ਭੋਏ ਦੀ ਜਿਹੜੀ ਤਲਵੰਡੀ ਨਗਰ ਆ ਉਹ ਨੇੜੇ ਆ ਗਿਆ ਹੈ। ਹਾਂ ਤੋ ਚੱਲ ਆਇਓ ਨਿਜ ਸਦਨਾ, ਭਾਈ ਬਾਲਾ ਜੀ ਕਹਿੰਦੇ ਹੇ ਗੁਰੂ ਅੰਗਦ ਸਾਹਿਬ ਜੀ ਮੈਂ ਤਾਂ ਸਿੱਧਾ ਆਪਣੇ ਘਰ ਵੱਲ ਨੂੰ ਚਲੇ ਆਇਆ। ਪੁਰਨਾ ਪ੍ਰਵੇਸ਼ੇ ਪੰਕਜ ਬਦਨਾ, ਕਵਲ ਵਰਗੇ ਮੁਖ ਵਾਲੇ ਸਤਿਗੁਰੂ ਕਹਿੰਦੇ ਉਹ ਘਰ ਦੇ ਵਿੱਚ ਨਗਰ ਵਿੱਚ ਪ੍ਰਵੇਸ਼ ਹੀ ਨਹੀਂ ਹੋਏ। ਏਕ ਤਾਲ ਜਲ ਹੀਨ ਜਦੂਰੀ, ਇਹ ਕਹਿੰਦੇ ਪਿੰਡ ਤੋਂ ਬਾਰ ਬਾਰ ਦੂਰ ਤੇ ਪਾਣੀ ਤੋਂ ਰਹਿਤ ਤਲਾਹ ਹੈ ਸੀ। ਤਹ ਬੈਸੇ ਬੈਸਕ ਜਿਨ ਰੂਰੀ, ਇਹਨਾਂ ਦੀ ਉਮਰ ਬੜੀ ਸੋਹਣੀ ਹੈ ਕਿਸ਼ੋਰ ਅਵਸਥਾ, ਉਹ ਤਲਾਅ ਦੇ ਵਿੱਚ ਬੈਠ ਗਏ ਹਨ। ਸੁਣਿਓ ਜਬ ਹੈ ਆਇਓ ਘਰ ਬਾਲਾ, ਕਾਲੂ ਜੀ ਨੇ ਸੁਣਿਆ ਵੀ ਭਾਈ ਬਾਲਾ ਤਾਂ ਆਪਣੇ ਘਰੇ ਆ ਗਿਆ ਹੈ। ਭਇਓ ਹੌਲ ਕਾਲੂ ਤਤਕਾਲਾ, ਉਸੇ ਵੇਲੇ ਕਾਲੂ ਦੇ ਹਿਰਦੇ ਵਿੱਚ ਤਾਂ ਹੌਲ ਪੈ ਗਿਆ, ਘਬਰਾ ਉੱਠਿਆ ਹੈ। ਦਾਸ ਪਠਾਏ ਮੁਝ ਹੈ ਬੁਲਵਾਇਆ, ਭਾਈ ਬਾਲਾ ਜੀ ਕਹਿੰਦੇ ਕਾਲੂ ਨੇ ਆਪਣਾ ਨੌਕਰ ਚਾਕਰ ਭੇਜ ਕੇ ਮੈਨੂੰ ਸਦਲ ਬੁਲਾ ਲਿਆ। ਕਰੂਰ ਬਿਲੋਕਤ ਬਚਨ ਹਲਾਇਆ, ਇਸ ਤਰ੍ਹਾਂ ਕਰੜਾ ਜਾਂ ਕੌੜਾ ਜਾਂ ਵੇਖ ਕੇ ਤੇ ਮੈਨੂੰ ਬਚਨ ਕਿਹਾ ਕਾਲੂ ਨੇ। ਕਹਾ ਕਾਰਖਿਕ ਨਾਨਕ ਕਹਿਵਾ, ਜਿਹੜੇ ਬਾਲੇ ਤੈਨੂੰ 20 ਰੁਪਏ ਦਿੱਤੇ ਉਹ ਕਿੱਥੇ ਹੈ, ਗੁਰੂ ਨਾਨਕ ਸਾਹਿਬ ਮੇਰੇ ਸੁਪੁੱਤਰ ਕਿੱਥੇ ਹੈ, ਤਜੇ ਉਹ ਸੰਗ ਕਿਉਂ ਪਾਛੇ ਰਹਿਵਾ, ਕਹਿੰਦੇ ਤੂੰ ਉਹਨਾਂ ਦਾ ਸਾਥ ਕਿਵੇਂ ਛੱਡਿਆ ਆ, ਉਹ ਤੇਥੋਂ ਕਿਵੇਂ ਪਿੱਛੇ ਰਹਿ ਗਏ ਬਈ। ਬਣਜਿਓ ਬਣਜ ਕਦੋਂ ਤੁਮ ਨਾਹੀਂ, ਜਿਹੜੇ 20 ਰੁਪਏ ਤੁਹਾਨੂੰ ਮੈਂ ਦਿੱਤੇ ਸੀ ਉਹਦਾ ਕੋਈ ਲਾਭਦਾਇਕ ਖਰਾ ਸੌਦਾ ਖਰੀਦਿਆ ਕਿ ਨਹੀਂ ਖਰੀਦਿਆ। ਬਿਨਦੀ ਸੁਧਗਾ ਨਿਜ ਘਰ ਮਾਹੀ, ਭਾਈ ਬਾਲਾ ਬੜਾ ਨਿਕਲਿਆ ਮਾੜਾ, ਕਹਿੰਦੇ ਬਿਨਾਂ ਖਬਰ ਦਿੱਤੇ ਤੂੰ ਆਪਣੇ ਸਿੱਧਾ ਹੀ ਘਰੇ ਚਲਿਆ ਗਿਆ, ਚੁੱਪ ਛੁਪਾਤਾ। ਕਿਹ ਨਗਰੀ ਮਹਿ ਤੇਹ ਕੋ ਛੋਰਾ, ਮੇਰੇ ਸਪੁੱਤਰ ਜਿਹੜੇ ਗੁਰੂ ਨਾਨਕ ਸਾਹਿਬ ਉਹਨੂੰ ਕਿਹੜੇ ਨਗਰ ਵਿੱਚ ਤੂੰ ਛੱਡ ਆਇਆ ਇਕੱਲਾ, ਰੂਠ ਰਹਿਓ ਕਿਉਂ ਤੈ ਨਾ ਬਹੋਰਾ, ਭਲਾ ਵੀ ਇਹ ਕਿਸੇ ਗੱਲੋਂ ਤੇਰੇ ਨਾਲ ਰੁੱਸ ਗਏ, ਤੂੰ ਮਨਾ ਕੇ ਉਹਨਾਂ ਨੂੰ ਕੌਣ ਹੀ ਮੋੜ ਕੇ ਨਾਲ ਲਿਆਇਆ। ਆਸ ਬਾਚ ਸੁਣ ਕੇ ਗੇਰਾ ਉਬਾਚੀ, ਭਾਈ ਬਾਲਾ ਜੀ ਕਹਿੰਦੇ ਕਾਲੂ ਜੀ ਤੋਂ ਇਸ ਤਰ੍ਹਾਂ ਦੀ ਗੱਲ ਸੁਣ ਕੇ ਮੈਂ ਆਪਣੇ ਵੱਲੋਂ ਉਹਨੂੰ ਕਿਹਾ, ਜਸ ਬਿਦ ਬੀਤੀ ਬਤਾਈ ਸਾਚੀ, ਗੁਰੂ ਅੰਗਦ ਸਾਹਿਬ ਜੀ ਜਿਸ ਤਰ੍ਹਾਂ ਗੱਲਬਾਤ ਸਾਰੀ ਬੀਤੀ ਸੀ ਮੈਂ ਕਾਲੂ ਜੀ ਨੇ ਸੁੱਚੀ ਸੁੱਚੀ ਸਾਰੀ ਦੱਸਦੀ ਵੀ 20 ਰੁਪਈਆਂ ਦੀ ਰਸ ਪਾਣੀ ਲਿਆ ਕੇ ਮਹਾਰਾਜ ਉਹਨਾਂ ਨੂੰ ਛਕਾਇਆ ਏ। ਇੱਕ ਕਾਨਨ ਮੈਂ ਹੁਤੇ ਫਕੀਰਾ, ਤਾਂ ਉਹ ਕਹਿ ਦਿੱਤਾ ਵੀ ਇੱਕ ਜੰਗਲ ਦੇ ਵਿੱਚ ਸਾਧੂ ਸੰਤ ਰਹਿੰਦੇ ਸੀ, ਚੱਲੇ ਜਾਤ ਵੈਸੇ ਤਿੰਨ ਤੀਰਾ, ਸੁਪੁੱਤਰ ਜਾਂਦੇ ਜਾਂਦੇ ਉਹਨਾਂ ਸਾਧੂਆਂ ਸੰਤਾਂ ਕੋਲ ਜਾ ਬੈਠੇ, ਕੁਛ ਕੁ ਪਰਸਪਰ ਬੋਲਣ ਕੀਨਾ, ਕਾਲੂ ਕੁਝ ਕਾਪੋ ਵਿੱਚ ਉਹਨਾਂ ਨੇ ਬੋਲਣਾ ਚਲਣਾ ਕੀਤਾ, ਬਚਨ ਬਲਾਸ ਕੀਤੇ, ਭੋਜਨ ਹਿਤ ਤਿੰਨ ਕੋ ਧਨ ਦੀਨਾ, ਕਹਿੰਦੇ ਭੋਜਨ ਵਾਸਤੇ ਉਹਨਾਂ ਨੂੰ 100 ਰੁਪਈਆ ਉਹਨਾਂ ਨੇ ਦੇ ਦਿੱਤਾ। ਕਹਿਣ ਲੱਗੇ ਪਿਤ ਆਇਸ ਜੈਸੀ, ਮੈਨੂੰ ਕਹਿਣ ਲੱਗੇ ਵੀ ਜਿਸ ਤਰ੍ਹਾਂ ਸਾਡੇ ਪਿਤਾ ਦੀ ਆਗਿਆ ਹੈ ਸੀ, ਭਲੇ ਬਨਜ ਕੀ ਕੀਨੀ ਤੈਸੀ, ਉਹਨੇ ਕਿਹਾ ਸੀ ਵੀ ਖਰਾ ਸੌਦਾ ਖਰੀਦਣਾ ਹੈ ਤੇ ਆਪਾਂ ਖਰਾ ਸੌਦਾ ਹੀ ਖਰੀਦ ਲੈਨੇ ਕਰ ਲੈਨੇ, ਉਹ ਕਰ ਲਿਆ ਹੈ। ਦੇ ਘਰ ਦਰਬ ਕਰਨ ਮੁਰ ਆਏ, ਇਸ ਤਰ੍ਹਾਂ ਵੀ ਕਾਲੂ ਜਿਹੜਾ 20 ਰੁਪਈਆਂ ਦਾ ਸੌਦਾ ਪੱਤਾ ਜਾ ਖਰੀਦ ਕੇ ਤੇ ਉਹਨਾਂ ਨੂੰ ਦੇ ਕੇ ਘਰ ਨੂੰ ਮੁੜਿਆ ਏ ਅਸੀਂ। ਨਗਰ ਵਹਿਰ ਬੈਸੇ ਕਿਸ ਥਾਏ, ਤੇਰੇ ਸਪੁੱਤਰ ਗੁਰੂ ਨਾਨਕ ਸਾਹਿਬ ਜੀ ਨਗਰ ਤੋਂ ਬਾਹਰ ਬਾਹਰ ਕਿਸੇ ਅਸਥਾਨ ਤੇ ਬੈਠੇ ਹੋਣਗੇ, ਉਹ ਤੂੰ ਆਪੇ ਲੱਭ ਲਾ। ਕ੍ਰੋਧ ਕਰਨ ਤੁਮ ਤੇ ਡਰ ਧਰ ਕੇ, ਮੈਨੂੰ ਤਾਂ ਇਉਂ ਲੱਗਦਾ ਵੀ ਪਿਓ ਗੁੱਸੇ ਕਰੂਗਾ, ਕ੍ਰੋਧ ਕਰੂਗਾ, ਇਸ ਤਰ੍ਹਾਂ ਕਹਿੰਦੇ ਉਹਨਾਂ ਨੇ ਡਰ ਜਾ ਧਾਰ ਕੇ। ਸਦਨ ਨ ਆਏ ਇਹ ਵਿਚਾਰ ਕੇ, ਇਸ ਤਰ੍ਹਾਂ ਦੀ ਗੱਲ ਸੋਚ ਵਿਚਾਰ ਕਰਕੇ ਉਹ ਕਹਿੰਦੇ ਘਰ ਵਿੱਚ ਨਹੀਂ ਚੱਲ ਕੇ ਆਏ। ਅਸ ਸੁਣ ਕਾਲੂ ਕ੍ਰੋਧ ਨ ਥੋਰਾ, ਭਾਈ ਬਾਲਾ ਜੀ ਤੋਂ ਇਹੋ ਜਿਹੇ ਬਚਨ ਸੁਣ ਕੇ ਫਿਰ ਥੋੜਾ ਗੁੱਸਾ ਨਹੀਂ ਹੋਰ ਜ਼ਿਆਦਾ ਚੜ ਗਿਆ। ਪਰ ਸਤ ਕ੍ਰਿਤ ਜੋ ਪਾਵਕ ਜੋਰਾ, ਕਹਿੰਦੇ ਘਿਓ ਛੋ ਜਾਏ ਤੇ ਅਗਦਾ ਹੋਰ ਜਲ ਮਿਲਦਾ, ਹੋਰ ਭੰਬਣ ਨਿਕਲਦਾ, ਹੋਰ ਗੁੱਸੇ ਵਿੱਚ ਹੀ ਆਇਆ। ਕਹੇ ਕਿ ਮੁਝਕੋ ਦੇਹੋ ਬਤਾਈ, ਭਾਈ ਬਾਲਾ ਜੀ ਕਹਿੰਦੇ ਮੈਨੂੰ ਫਿਰ ਕਾਲੂ ਕਹਿਣ ਲੱਗਿਆ ਮੈਨੂੰ ਇੱਕ ਵਾਰੀ ਜਾ ਕੇ ਦੱਸ ਤੂੰ। ਚੱਲ ਹੋ ਸੰਗ ਵੈਸੇ ਉਹ ਜਿਹ ਥਾਂ, ਇਸ ਥਾਂ ਤੇ ਗੁਰੂ ਨਾਨਕ ਸਪੁੱਤਰ ਬੈਠਾ, ਤੂੰ ਵੀ ਬਾਲੇ ਮੇਰੇ ਨਾਲ ਚੱਲ। ਮੁਖ ਤੇ ਬੋਲਤ ਗੇਰਾ ਕਠੋਰਾ, ਭਾਈ ਬਾਲਾ ਜੀ ਕਹਿੰਦੇ ਹੇ ਗੁਰੂ ਅੰਗਦ ਸਾਹਿਬ ਜੀ, ਹਾਂ ਕਹਿ ਕੇ ਫਿਰ ਮੁੱਖੋਂ ਕਹਿੰਦੇ ਕਰੜੇ ਲਫ਼ਜ਼ ਬੋਲਣ ਲੱਗਿਆ। ਲੈ ਮੁਝ ਸੰਗ ਚੱਲਿਓ ਤਿੰਨ ਓਰਾ, ਮੈਨੂੰ ਨਾਲ ਲੈ ਲਿਆ ਗੁਰੂ ਨਾਨਕ ਸਾਹਿਬ ਜੀ ਤਰਫ ਨੂੰ ਚੱਲਿਆ ਗਿਆ। ਸੁਣੀ ਮਾਤ ਸਭ ਧਨ ਕੀ ਗਾਥਾ, ਇੱਧਰ ਮਾਤਾ ਤ੍ਰਿਪਤਾ ਨੇ ਧਨ ਦੀ ਸਾਰੀ ਗੱਲਬਾਤ ਸੁਣੀ ਘਰ ਵਿੱਚ। ਖੋਜਣ ਗਾ ਕਾਲੂ ਰਿਸ ਸਾਥਾ, ਇਹ ਵੀ ਪਤਾ ਚੱਲਿਆ ਵੀ ਗੁੱਸੇ ਨਾਲ ਮੇਰਾ ਪਤੀ ਹੁਣ ਆਪਣੇ ਸਪੁੱਤਰ ਨੂੰ ਲੱਭਣ ਗਿਆ, ਢੂੰਡਣ ਗਿਆ। ਤੁਰਤ ਤਬ ਹੈ ਤਨੀਆ ਕੋ ਭੇਜਾ, ਉਸ ਵੇਲੇ ਮਾਤਾ ਤ੍ਰਿਪਤਾ ਨੇ ਝਟਪਟ ਆਪਣੀ ਸਪੁੱਤਰੀ ਨਾਨਕੀ ਨੂੰ ਭੇਜਿਆ। ਪਿਤ ਰਿਸ ਤੇ ਉੱਠ ਧਰਕ ਕਰੇ ਜਾ, ਇਹ ਤੇਰਾ ਪਿਤਾ ਬਹੁਤ ਗੁੱਸੇ ਹੋ ਗਿਆ ਹੈ ਤੇ ਮੇਰਾ ਤਾਂ ਕਲੇਜਾ ਧੜਕਦਾ ਕੰਬਦਾ ਵੀ, ਪਤਾ ਨੀ ਉਹ ਕਰੂਗਾ ਕੀ। ਪਹਰੋ ਦਾਸੀ ਦਾਸ ਪਠਾਏ, ਸਪੁੱਤਰੀ ਨੂੰ ਭੇਜ ਕੇ ਮਗਰ ਹੀ ਹੋਰ ਦਾਸ ਦਾਸੀਆਂ ਭੇਜਦੀਆਂ ਵੀ ਤੁਸੀਂ ਵੀ ਖਬਰ ਲਓ ਬਚਾਓ ਉਹਨਾਂ ਨੂੰ। ਹਿਤ ਬਿਲੋਕ ਨੇ ਲੋਕ ਸਿਧਾਏ, ਇਸ ਤਰ੍ਹਾਂ ਜਿੰਨਾ ਲੋਕਾਂ ਨੂੰ ਪਤਾ ਲੱਗਿਆ ਵੀ ਇਹ ਚੱਲਿਆ, ਹੁਣ ਉਹਨਾਂ ਨੂੰ ਪਤਾ ਨੀ ਕੀ ਕਰੂ, ਉਹ ਵੇਖਣ ਵਾਸਤੇ ਪਿੰਡ ਦੇ ਲੋਕ ਵੀ ਮਗਰ ਚੱਲ ਪਏ। ਬਹਿਰ ਜਾਏ ਭਿਖ ਜਲ ਬਿਨ ਤਾਲਾ, ਬਾਹਰ ਜਾ ਕੇ ਕੀ ਭਿਖਿਆ, ਪਾਣੀ ਤੋਂ ਬਗੈਰ ਇੱਕ ਤਲਾਅ ਹੈ ਜਿੱਥੇ ਅੱਜ ਕੱਲ ਤੰਬੂ ਸਾਹਿਬ ਗੁਰਦੁਆਰਾ ਸਭਾਏ ਮਾਨ ਹੈ, ਇੱਥੇ ਮਹਾਰਾਜ ਬੈਠੇ ਸਨ, ਆਪਾਂ ਵੀ ਇੱਥੇ ਆਸਣ ਲਾਏ ਸੀ ਜਦੋਂ ਗਏ ਸੀ। ਹਾਂਜੀ, ਵੈਸੇ ਨੀਵ ਸਥਾਨ ਕਿਰਪਾਲਾ, ਨੀਵੇਂ ਦੇ ਅਸਥਾਨ ਤੇ ਗੁਰੂ ਨਾਨਕ ਸਾਹਿਬ ਜੀ ਬੈਠੇ ਸਨ, ਉਹ ਬਣਦੇ ਹੁਣ ਵੀ ਉਸੇ ਤਰ੍ਹਾਂ ਹੈ ਸਵਾਏ ਮਾਨ। ਤਵ ਲੋਕਿਓ ਕਾਲੂ ਜਿਹ ਕਾਲਾ, ਜਿਸ ਮੇਰੇ ਗੁਰੂ ਨਾਨਕ ਸਾਹਿਬ ਜੀ ਨੂੰ ਵੇਖਿਆ ਕਾਲੂ ਜੀ ਨੇ, ਬੋਲਤ ਬਹਾਦੁਰ ਬਚਨ ਵਿਸਾਲਾ, ਬੜੇ ਤੋਂ ਬੜੇ ਜਿਹੜੇ ਖੋਟੇ ਬਚਨ ਜਿਵੇਂ ਪਿਓ ਬੋਲਦਾ ਹੁੰਦਾ ਉਹ ਬੋਲਿਆ ਗਿਆ ਨੀ। ਗਹਿ ਕਰ ਬੂਝਤ ਰਿਸ ਕਰ ਭਾਰੀ, ਹਾਂ ਫੜ ਕੇ ਨਾ ਬਾਂਹ ਤੋਂ ਤੇ ਗੁੱਸਾ ਜਾ ਕਰਕੇ ਪੁੱਛਣ ਲੱਗ ਪਿਆ ਸਤਿਗੁਰੂ ਨੂੰ। ਕਹਾਂ ਕਾਰਖਿਕ ਸਦਨ ਉਜਾਰੀ, ਘਰ ਨੂੰ ਉਜਾਣ ਵਾਲਿਆ ਵੀਰ ਵੀਰੇ ਕਿੱਥੇ ਆ। ਕਹਾਂ ਬਨਜ ਜੋ ਤੈ ਕਰ ਲਿਆਇਓ, ਜਾਣੀ ਇਹ ਜਦੋਂ ਕੋਈ ਰੱਬ ਦੀ ਤਰਫ ਚੱਲੇ ਨਾ ਚੰਗੇ ਪਾਸੇ ਚੱਲੇ। ਗੁਰੂ ਨਾਨਕ ਸਾਹਿਬ ਨੇ ਦੱਸਿਆ ਵੀ ਕਲਯੁਗ ਦੇ ਅਗਿਆਨੀ ਬਾਪੂ ਇਉਂ ਕਰਦੇ ਹੁੰਦੇ, ਪੁੱਠਾ ਸਿੱਧਾ ਤੁਸੀਂ ਪ੍ਰਵਾਹ ਨਹੀਂ ਕਰਨੀ, ਤੁਸੀਂ ਆਪਦਾ ਸਿੱਧਾ ਚੱਲ ਆਪਣਾ ਚਲੀ ਜਾਣਾ, ਇਹਨਾਂ ਨੇ ਇਉਂ ਕਰਨਾ। ਅਗਿਆਨੀਆਂ ਨੇ ਇਹ ਸਾਨੂੰ ਜਾਣੀ ਜਿਹੜੇ ਇੱਧਰ ਚੱਲਣ ਵਾਲੇ ਉਹਨਾਂ ਨੂੰ ਇਹ ਸਾਖੀ ਮਾਰਿਆ ਦਿਖਾਈ ਹੈ। ਇਸ ਕਰਕੇ ਉਹ ਬੋਲਿਆ ਵੀ ਘਰ ਨੂੰ ਜਾਣ ਵਾਲੇ ਉਹ ਵੀਹ ਰੁਪਈਏ ਕਿੱਥੇ ਖਿਸਤੇ ਆਇਆ। ਕਹਾਂ ਬਨਜ ਜੋ ਤੈ ਕਰ ਲਿਆਇਓ, ਕਿਹੜਾ ਖਰਾ ਸੌਦਾ ਤੂੰ ਕਹਿੰਦੇ ਖਰੀਦ ਕੇ ਲਿਆਇਆ, ਉਹ ਦੱਸ ਕਿੱਥੇ ਰੱਖਿਆ ਤੈ ਨੇ। ਘਰ ਜਨਮਿਓ ਮਮ ਨਾਮ ਗਵਾਇਓ, ਕਾਹਦਾ ਮੇਰੇ ਘਰੇ ਤੂੰ ਪੈਦਾ ਹੋਇਆ, ਮੇਰਾ ਤਾਂ ਨਾਮ ਹੀ ਗਵਾ ਤਾ, ਦੁਨੀਆਂ ਵਿੱਚ ਹੋਰ ਹੀ ਰੰਗ ਮਸ਼ਹੂਰ ਕਰਤਾ ਹੈ। ਸੁਣ ਕਮ ਲਾਨਨ ਤੂਸ਼ਨ ਠਾਨੀ, ਹਾਂ ਕਵਲ ਵਰਗੇ ਮੁੱਖ ਵਾਲੇ ਸਤਿਗੁਰੂ ਨੇ ਪਿਓ ਗਿਆ ਗਿਆਨੀ ਦੇ ਬਚਨ ਸੁਣ ਕੇ ਚੁੱਪੀ ਧਾਰ ਲਈ। ਪਿਤ ਬੁਲਾਏ ਰਹਿ ਬੋਲਤ ਬਾਨੀ, ਪਿਤਾ ਜੀ ਬੁਲਾਉਂਦੇ ਆਪ ਕੋਈ ਬਚਨ ਨਹੀਂ ਬੋਲੇ, ਜਵਾਬ ਹੀ ਨਹੀਂ ਦਿੰਦੇ। ਜਾਂ ਤੇ ਅਧਿਕ ਕ੍ਰੋਧ ਕਰ ਕਾਲੂ, ਹੁਣ ਜਦੋਂ ਮਹਾਰਾਜ ਬੋਲਦੇ ਨੀ ਜਵਾਬ ਨਹੀਂ ਦਿੰਦੇ, ਜਿਸ ਕਰਕੇ ਤਾਂ ਪਾਲੂ ਹੋਰ ਜ਼ਿਆਦਾ ਗੁੱਸਾ ਕਰਦਾ ਹੈ। ਕਰੀ ਤਾੜਨ ਤਰਾਸ ਵਿਸਾਲੂ, ਕਹਿੰਦੇ ਬਹੁਤਾ ਡਰ ਦਿੱਤਾ, ਬਹੁਤੀ ਤਾੜ ਫਾੜ ਕੀਤੀ, ਘੂਰ ਕੱਪ ਜੀ ਕੀਤੀ। ਦਹਿਨ ਹੱਥ ਤੇ ਬਾਮ ਕਪੂਲਾ, ਇੰਨਾ ਗੁੱਸਾ ਕਿਹੜਿਆ, ਕਹਿੰਦੇ ਦਹਿਨ ਦਹਿਨ ਹੱਥ ਤੇ ਬਾਮ ਕਪੂਲਾ, ਸੱਜੇ ਹੱਥ ਦੇ ਨਾਲ ਖੱਬੀ ਗੱਲ ਦੇ ਉੱਪਰ, ਹਨੇ ਤਮਾਚੇ ਬਲ ਸੋਮ ਤੋਲਾ, ਚੰਗੀ ਤਰ੍ਹਾਂ ਹੱਥ ਨੂੰ ਤੋਲ ਕੇ ਕਹਿੰਦੇ ਬਲ ਦੇ ਨਾਲ ਥੱਪੜ ਜਾ ਮਾਰਿਆ, ਸੱਜੇ ਕੱਲ ਦੇ ਖੱਬੇ ਖੱਬ ਗੱਲ ਦੇ ਉੱਪਰ, ਬਾਮ ਹੱਥ ਤੇ ਦਹਿਨ ਗੰਡ ਸਥਲ, ਖੱਬੇ ਹੱਥ ਦੇ ਨਾਲ ਜਿਹੜਾ ਕਹਿੰਦੇ ਗੰਡ ਸਥਲ ਹੈ, ਜਾਣੀ ਪੁੜਪੁੜੀ ਵਾਲਾ ਅਸਥਾਨ ਜਾ ਹੈ। ਹਨੇ ਚਪੇਟਨ ਰਿਸ ਕਰ ਨਿਜ ਵੱਲ, ਆਪਣਾ ਕਹਿੰਦੇ ਗੁੱਸਾ ਕਰਕੇ ਪੂਰਾ ਬਲ ਲਾ ਕੇ ਦੂਜੇ ਪਾਸੇ ਵੀ ਥੱਪੜ ਮਾਰ ਦਿੱਤਾ ਹੈ। ਸ੍ਰੀ ਨਾਨਕ ਕੋ ਨੈਨਨ ਨੀਰਾ, ਉਸ ਵੇਲੇ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਨੇਤਰਾਂ ਵਿੱਚੋਂ ਜਿਹੜਾ ਜਲ ਹੈ, ਨਿਕਸ ਚੱਲਿਓ ਜਾਂ ਮਾਨੀ ਪੀਰਾ, ਬਹੁਤ ਪੀੜਾ ਮੰਨੀ ਹੋਇਆ ਨੇਤਰਾਂ ਵਿੱਚੋਂ ਜਲ ਜਾ ਨਿਕਲ ਤੁਰਿਆ ਹੈ। ਮਨ ਹੋ ਮੀਨ ਦੋ ਪੀ ਕਰ ਪਾਨੀ, ਮਨੋ ਕਹਿੰਦੇ ਜਿਹੜੇ ਕੋਈ ਦੋ ਮੱਛ ਹੈ ਉਹ ਪਾਣੀ ਜਾ ਪੀ ਕੇ, ਬਮਨਤ ਸੋਵਾਸ ਪਹਿਰੀ ਜਾਨੀ, ਜਿਵੇਂ ਕਹਿੰਦੇ ਉਹ ਆਪਣੇ ਮੂੰਹ ਚੋਂ ਪਾਣੀ ਉਗਲਛ ਰਹੇ ਹੋਣ, ਕੱਢ ਰਹੇ ਹਨ, ਇਸ ਤਰ੍ਹਾਂ ਮਹਾਰਾਜ ਉਹ ਪਾਣੀ ਨੇਤਰਾਂ ਵਿੱਚੋਂ ਕੱਢ ਰਹੇ ਹੈ। ਮੰਨੇ ਭਰੇ ਕਮਲ ਦਲ ਜਲ ਜਿਉਂ ਸੋਭਾ, ਇਸ ਤਰ੍ਹਾਂ ਜਿਹੜੇ ਨੇਤਰ ਹੈ ਕਮਲੋਂ ਭਰੇ ਪਾਣੀ ਨਾਲ ਇਉਂ ਸੋਭਦੇ ਹੈ। ਬੁੰਦਨ ਪਰ ਮੁਕਤਾ ਸ਼ਬ ਲੋਭਾ, ਪਾਣੀ ਦੀਆਂ ਬੂੰਦਾਂ ਇਉਂ ਸੋਭਦੀਆਂ ਹਨ ਜਿਸ ਤਰ੍ਹਾਂ ਕਹਿੰਦੇ ਕੋਈ ਜਿਹੜੇ ਮੋਤੀ ਉਹਨਾਂ ਦੀ ਜਿਹੜੀ ਛਵੀ ਆ ਲਵਾਏ ਮਾਨ ਹੋ ਰਹੀ ਹੋਵੇ। ਸੋਹਤ ਪਰ ਗਏ ਨੀਲ ਕਪੂਲਾ, ਦੋ ਥੱਪੜ ਮਾਰਨੇ ਕਰਕੇ ਦੋਵੇਂ ਗੱਲਾਂ ਉੱਪਰ ਨੀਰ ਜੇ ਪੈ ਗਏ ਆਪ ਜੀ ਦੇ। ਜਿਉਂ ਉਤਪਲ ਪਰ ਅਨਲ ਅਡੋਲਾ, ਕਿਉਂ ਨੀਲ ਜੇ ਪੈ ਦਿਸ ਰਹੇ ਆ, ਜਿਵੇਂ ਕਹਿੰਦੇ ਕਬਲਾਂ ਦੇ ਉੱਪਰ ਭੋਰੇ ਕਹਿੰਦੇ ਬੈਠ ਗਏ ਹੁਣ ਕਾਲੇ। ਕਿਦੋਂ ਹੁਤੋ ਅਕਲੰਕ ਮਯੰਕਾ, ਅਥਵਾ ਕਹਿੰਦੇ ਕਲੰਕ ਤੋਂ ਰਹਿਤ ਚੰਦਰਮਾ ਹੈ ਸੀ। ਮ੍ਰਿਗਸ਼ਾਲਾ ਤੇ ਭਇਓ ਸੁਅੰਕਾ, ਗੌਤਮ ਰਿਖੀ ਨੇ ਮ੍ਰਿਗਸ਼ਾਲਾ ਜੀ ਮਾਰੀ ਸੀ ਕਲੰਕ, ਉਹਦੇ ਚੰਦਰਮਾ ਦੇ ਮੂੰਹ ਤੇ ਮੱਥੇ ਤੇ ਜਿਵੇਂ ਉਹ ਦਾਗ ਜਿਹਾ ਪੈ ਗਿਆ ਸੀ, ਇਸ ਤਰ੍ਹਾਂ ਉਹ ਨੀਲ ਜੇ ਪੈ ਗਏ ਹਨ। ਪਹੁੰਚੀ ਨਿਕਟ ਨਾਨਕੀ ਤੂਰਨ, ਇਹਨੇ ਨੂੰ ਜੋ ਗੁਰੂ ਨਾਨਕ ਸਾਹਿਬ ਦੀ ਭੈਣ ਨਾਨਕੀ ਹੈ ਬੜੀ ਛੇਤੀ ਨੇੜੇ ਆ ਪਹੁੰਚੀ। ਪਿਤ ਕਰ ਗਹਿਓ ਜੋ ਰਿਸਮੈ ਪੂਰਨ, ਪਿਤਾ ਦਾ ਆ ਕੇ ਝੱਟ ਪੱਟ ਹੱਟ ਫੜ ਲਿਆ ਹੈ, ਜੋ ਐਨ ਗੁੱਸੇ ਵਿੱਚ ਭਰਿਆ ਪਰੋਇਆ ਹੈ। ਬਹੁਰ ਬਿਲੋਕਨ ਲੋਕ ਜੇ ਆਏ, ਉਸ ਤੋਂ ਬਾਅਦ ਫਿਰ ਜਿਹੜੇ ਉਹ ਲੋਕ ਵੇਖਣ ਆਏ ਸਨ, ਜੋ ਬਹੁਤ ਭਾਂਤ ਸਮਝਾਏ, ਲੋਕਾਂ ਨੇ ਵੀ ਕਾਲੂ ਜੀ ਨੂੰ ਬਹੁਤ ਤਰ੍ਹਾਂ ਕਹਿੰਦੇ ਸਮਝਾ ਕੇ ਰੋਕਿਆ ਵੀ ਤੂੰ ਆਉਣਾ ਕਰ। ਸੁਖ ਸਾਗਰ ਕੋ ਲੈ ਨਿਜ ਸੰਗਾ, ਇਸ ਤਰ੍ਹਾਂ ਜਿਹੜੇ ਨਗਰ ਦੇ ਲੋਕ ਹੈ ਸੁਖਾਂ ਦੇ ਸਮੁੰਦਰ ਸਤਿਗੁਰੂ ਨੂੰ ਆਪਣੇ ਨਾਲ ਲੈ ਕੇ, ਨਰ ਪਹੁੰਚਤ ਮੁਖ ਪ੍ਰੇਮ ਉਮੰਗਾ, ਲੋਕ ਹੈ ਮਹਾਰਾਜ ਦਾ ਮੁਖ ਜਾ ਉਹ ਜਿਹੜਾ ਉਹਨੂੰ ਸਾਫ਼ ਕਰ ਰਿਹਾ ਬੜੇ ਪ੍ਰੇਮ ਤੇ ਵਿਸ਼ਾਲੇ ਵਿੱਚ ਆ ਕੇ, ਮ੍ਰਿਦਲ ਗਿਰਾ ਕਹਿ ਦੇਤ ਦਿਲਾਸਾ, ਗੁਰਬਾਰਾਂ ਨੂੰ ਅਥਰੂ ਜੇ ਕੇਰਦਿਆਂ ਦੇ ਕੇ ਪਿੰਡ ਦੇ ਲੋਕ ਕੋਮਲ ਬਚਨ ਕਹਿ ਕੇ ਦਿਲਾਸਾ ਧੀਰਜ ਦਾ ਦਿੰਦੇ। ਮੰਦ ਮੰਦ ਗਮਨੇ ਪੁਰ ਆਸਾ, ਹੌਲੀ ਹੌਲੀ ਕਹਿੰਦੇ ਨਗਰ ਦੀ ਤਰਫ ਆਪ ਜੀ ਚੱਲੇ ਹਨ। ਮਾਤ ਬਿਲੋਕਤ ਲੋਚਨ ਲਾਈ, ਇੱਧਰ ਮਾਤਾ ਤ੍ਰਿਪਤਾ ਜੀ ਇਸੇ ਤਰਫ ਨੇਤਰ ਲਾ ਕੇ ਤੱਕ ਰਹੇ ਸੀ। ਪੂਰਨ ਪ੍ਰੇਮ ਵਹਿਰ ਪੁਰ ਆਈ, ਪੂਰਨ ਪ੍ਰੇਮ ਅੰਦਰ ਹੈ ਕਹਿੰਦੇ ਨਗਰ ਤੋਂ ਬਾਹਰ ਚੱਲ ਕੇ ਆ ਗਏ ਮਾਤਾ ਜੀ। ਸਜਲ ਬਿਲੋਚਨ ਸੁਤ ਹੈ ਬਿਲੋਕੀ, ਜਦੋਂ ਨੇਤਰਾਂ ਵਿੱਚ ਜਲ ਹੈਗਾ ਆਪਣੇ ਪੁੱਤਰ ਨੂੰ ਵੀ ਅਥਰੂ ਘੇਰ ਰਹੇ ਹੈ, ਹੰਝੂ ਘੇਰ ਰਹੇ, ਪੁੱਤਰ ਵੱਲ ਨਹੀਂ ਵੇਖਿਆ, ਹੰਝੂ ਘੇਰਦੇ ਹਾਂ। ਭਈ ਪ੍ਰੇਮ ਕੀ ਉਮਗ ਅਰੋਕੀ, ਆ ਪ੍ਰੇਮ ਦੇ ਵਿਛਾਲੇ ਦੀ ਰੋਕਣ ਤੋਂ ਰਹਿਤ। ਫਿਰ ਕਹਿੰਦੇ ਇਸ ਤਰ੍ਹਾਂ ਦੀ ਹਾਲਤ ਹੋ ਗਈ ਹੈ, ਬਹੁਤ ਕਹਿੰਦੇ ਉਛਾਲਾ ਜਿਹਾ ਆਇਆ ਹੈ ਪ੍ਰੇਮ ਦਾ। ਕੰਠ ਲਗਾਏ ਨੈਣ ਭਰ ਆਏ, ਮਹਾਰਾਜ ਨੂੰ ਗਣ ਨਾਲ ਲਗਾ ਕੇ ਮਾਤਾ ਦਾ ਵੀ ਕਹਿੰਦੇ ਗਲਾ ਜਾ ਤੇ ਨੇਤਰ ਭਰੇ ਆਏ ਹਨ। ਅਸ਼ਰੂ ਸੰਗ ਸੁਤ ਅੰਗ ਪਿਘਾਏ, ਮਾਤਾ ਨੇ ਆਪਣੇ ਅਥਰੂਆਂ ਦੇ ਨਾਲ ਗੁਰੂ ਨਾਨਕ ਸਾਹਿਬ ਜੀ ਦੇ ਅੰਗਾਂ ਨੂੰ ਭਿਉਂ ਦਿੱਤਾ ਹੈ। ਆਨ ਸਦਨ ਮਹਿ ਬਦਨ ਨਿਹਾਰੀ, ਫਿਰ ਘਰ ਦੇ ਵਿੱਚ ਆ ਕੇ ਆਪਣੇ ਸਪੁੱਤਰ ਦਾ ਮੁਖ ਤੱਕ ਕੇ, ਪਹੁੰਚਤ ਚਾਰ ਬਿਲੋਚਨ ਬਾਰੀ, ਇਸ ਤਰ੍ਹਾਂ ਕਹਿੰਦੇ ਜਿਹੜੇ ਨੇਤਰਾਂ ਦਾ ਪਾਣੀ ਉਹਨੂੰ ਸੋਹਣੇ ਨੇਤਰਾਂ ਦੇ ਪਾਣੀ ਨੂੰ ਸਾਫ ਕਰ ਰਹੇ ਰੁਮਾਲ ਨਾਲ। ਸੁੱਤ ਨਾ ਕਰੋ ਕਾਰਜ ਆਬ ਕੋ, ਰਸ ਤੋਂ ਬਾਅਦ ਮਾਤਾ ਜੀ ਕਹਿਣ ਲੱਗੇ ਹੇ ਗੁਰੂ ਨਾਨਕ ਸਾਹਿਬ, ਹੁਣ ਤੁਸੀਂ ਘਰ ਦਾ ਕੰਮ ਧੰਦਾ ਕੋਈ ਵੀ ਨਹੀਂ ਕਰਨਾ ਹੈ, ਵਿਚ ਰਹੋ ਪੁਰ ਮਹਿ ਸਵੇਛਾ ਹੋ, ਜਿੱਥੇ ਤੁਹਾਡੀ ਆਪਣੀ ਇੱਛਾ ਹੋਵੇ ਉੱਥੇ ਨਗਰ ਵਿੱਚ ਫਿਰੋ ਤੋ ਰਹੋ, ਕੋਈ ਕਰਨਾ ਨਹੀਂ, ਘਰ ਦਾ ਡੱਕਾ ਨਹੀਂ ਤੋੜਨਾ ਹੈ। ਜੇ ਨਾ ਕਰੋਗੇ ਕੋ ਵਿਵਹਾਰਾ, ਪੁੱਤਰ ਜੇ ਤੁਸੀਂ ਘਰ ਦਾ ਕੰਮ ਤਾਰ ਬਿਲਕੁਲ ਨਹੀਂ ਕਰੋਗੇ, ਨਹਿ ਵਿਗੜੇ ਕੁਛ ਹੋਏ ਨਰਾਰਾ, ਫਿਰ ਕੋਈ ਕਰਦਾ ਜਾਂ ਬਾਹਰਲਾ ਕੰਮ ਨਹੀਂ ਵਿਗੜੂਗਾ, ਤੁਹਾਡੀ ਪਿਓ ਦੀ ਲੜਾਈ ਨਹੀਂ ਹੋ ਤੁਹਾਡੇ ਨਾਲ। ਸਦਨ ਦੀਨ ਸੁਖ ਸਰਬ ਵਿਧਾਤਾ, ਉਹ ਫਲ ਪ੍ਰਦਾਤੇ ਵਾਹਿਗੁਰੂ ਨੇ ਸਾਡੇ ਘਰ ਦੇ ਵਿੱਚ ਸਭ ਕੁਛ ਹੀ ਖੁੱਲਾ ਦਿੱਤਾ ਹੋਇਆ, ਬੈਠੇ ਸਦਾ ਰਹੋ ਰੰਗ ਰਾਤਾ, ਇਸ ਕਰਕੇ ਪ੍ਰੇਮ ਰੰਗ ਵਿੱਚ ਰੱਤੇ ਹੋਏ ਮੌਜ ਨਾਲ ਜਿੱਥੇ ਜੀ ਕਰਦਾ ਬੈਠੇ ਰਿਹਾ। ਕੇਤਿਕ ਮਾਨਵ ਦੇਖਣ ਹਾਰੇ, ਜਿਹੜੇ ਮਨੁੱਖ ਦੇਖਣ ਵਾਲੇ ਸੀ ਜਦੋਂ ਥੱਪੜ ਜੇ ਮਾਰੇ ਅਤੇ ਮਹਾਰਾਜ ਨੂੰ ਅਥਰੂ ਕੇਰਦੇ ਤੱਕਿਆ, ਜਸ ਪਦ ਗਏ ਰਾਏ ਕੇ ਦੁਆਰੇ, ਉਹ ਕਹਿੰਦੇ ਦੌੜ ਕੇ ਰਾਏ ਪਾਲ ਜਿੱਥੇ ਬੈਠਾ ਉੱਥੇ ਚਲੇ ਗਏ, ਜਹ ਬੈਸਿਓ ਨਿਜ ਸਭਾ ਲਗਾਈ, ਜਿੱਥੇ ਰਾਏ ਬੁਲਾਰ ਆਪਣੀ ਸਭਾ ਲਗਾ ਕੇ ਬੈਠਾ ਹੋਇਆ ਸੀ, ਤਹਾਂ ਜਾਏ ਸਭ ਬਾਤ ਸੁਣਾਈ, ਉੱਥੇ ਜਾ ਕੇ ਰਾਏ ਬੁਲਾਰ ਨੂੰ ਸਾਰੀ ਗੱਲ ਬਾਤ ਉਹਨਾਂ ਨੇ ਸੁਣਾ ਦਿੱਤੀ। ਬੀਸ ਰਜਤਪਣ ਕਾਲੂ ਨੰਦਨ, ਰਾਏ ਬੁਲਾਰ ਜੀ 20 ਰੁਪਈਏ ਜੋ ਕਾਲੂ ਦੇ ਸਪੁੱਤਰ ਗੁਰੂ ਨਾਨਕ ਸਾਹਿਬ ਹੈ, ਦੀਨੇ ਸੰਤਨ ਕੋ ਕਰ ਬੰਦਨ, ਅਸੀਂ ਸੁਣ ਕੇ ਆਏ ਹਾਂ ਵੀ ਉਹਨਾਂ ਨੇ 20 ਰੁਪਈਏ ਸਾਧੂਆਂ ਸੰਤਾਂ ਨੂੰ ਮੱਥਾ ਟੇਕ ਕੇ ਦੇ ਦਿੱਤੇ। ਦਇਆ ਯੁਗਤ ਜਿਹ ਮ੍ਰਿਦੁਲ ਸੁਭਾਊ, ਜਿਸ ਗੁਰੂ ਨਾਨਕ ਸਾਹਿਬ ਦਾ ਜਿਹੜਾ ਸੁਭਾਅ ਹੈ ਦਇਆ ਸਮੇਤ ਬੜਾ ਕੋਮਲ ਸੁਭਾਅ ਹੈ, ਨਗਨ ਸ਼ੁਦਾ ਤੁਰ ਭਿੱਖ ਨਾ ਸਕਾਰ, ਰਾਏ ਬੁਲਾਰ ਕੋਈ ਭੁੱਖ ਨਾਲ ਵਿਆਕਲ ਹੋਇਆ ਉਹ ਨਹੀਂ ਵੇਖ ਸਕਿਆ, ਜੇ ਕੱਪੜੇ ਤੁਰਤ ਨੰਗਾ ਉਹ ਨਹੀਂ ਵੇਖ ਸਕਦੇ ਹਨ, ਕਾਲੂ ਹਨੇ ਚਪੇਟਨ ਜੋਰਾ, ਰਾਏ ਬੁਲਾਰ ਕੀ ਦੱਸੀਓ 20 ਰੁਪਈਏ ਪਿੱਛੇ ਅੱਜ ਉਹਨਾਂ ਦੇ ਪਿਓ ਕਾਲੂ ਨੇ ਕਹਿੰਦੇ ਜੋਰ ਦੀ ਕੀ ਥੱਪੜ ਮਾਰੇ ਉਹਨਾਂ ਦੇ, ਅਤ ਤਰਾਸਤ ਜਿਹ ਤਰਸ ਨ ਥੋਰਾ, ਡਰਾਇਆ ਧਵਾਇਆ ਗੁਰੂ ਨਾਨਕ ਸਾਹਿਬ ਨੂੰ ਮਾੜਾ ਮੋਟਾ, ਕਾਲੂ ਨੂੰ ਕੋਈ ਡਰ ਹੀ ਨਹੀਂ ਹੈ, ਸੁਣਤ ਕਾਨ ਏਵ ਰਾਏ ਬੁਲਾਰਾ, ਇਸ ਤਰ੍ਹਾਂ ਦੀ ਉਹ ਦਾਸਾਂ ਤੋਂ ਗੱਲਬਾਤ ਕੰਨਾਂ ਵਿੱਚ ਸੁਣ ਕੇ ਰਾਏ ਬੁਲਾਰ, ਸ੍ਰੀ ਨਾਨਕ ਜਿਹ ਕੋ ਬਹੁ ਪਿਆਰਾ, ਨਾਨਕ ਸਾਹਿਬ ਜੀ ਜਿਹਨੂੰ ਜ਼ਿਆਦਾ ਹੀ ਪਿਆਰੇ ਹਨ, ਪ੍ਰੀਤ ਸੰਗ ਹਿਰਦਾ ਪਰ ਪੂਰਨ, ਉਸੇ ਵੇਲੇ ਕਹਿੰਦੇ ਪੀੜਾ ਦੇ ਨਾਲ ਜਿਹੜਾ ਹਿਰਦਾ ਬਹੁਤ ਭਰ ਗਿਆ, ਦਾਸ ਬੁਲਾਏ ਪਠਾਇਓ ਤੂਰਨ, ਪ੍ਰੀਤੀ ਦੇ ਨਾਲ ਹਿਰਦਾ ਜਿਹੜਾ ਪੂਰਾ ਭਰਿਆ ਹੋਇਆ, ਇੱਕ ਨੌਕਰ ਦਾਸ ਨੂੰ ਬੁਲਾਇਆ ਬੜੀ ਛੇਤੀ ਦੇ ਕੇ, ਕਮਲ ਨੈਣ ਆਨ ਹੋ ਮੁਝ ਐਨਾ, ਸੇਵਕ ਨੂੰ ਕਿਹਾ ਜਿਨ੍ਹਾਂ ਦੇ ਕਮਲ ਵਰਗੇ ਨੇਤਰ ਹੈ ਉਹਨਾਂ ਨੂੰ ਵੀ ਤੂੰ ਆਪਣੇ ਨਾਲ ਲਿਆ ਮੇਰੇ ਪਾਸ, ਕਾਲੂ ਸਹਿਤ ਜਿਸੇ ਹਰ ਭੈਣ, ਬਾਕੀ ਕਾਲੂ ਵੀ ਨੇ ਸਮੇਤ ਹੀ ਲਿਆਉਣਾ ਉਹਨਾਂ ਨੂੰ, ਜਿਸ ਨੂੰ ਵਾਹਿਗੁਰੂ ਦਾ ਕੋਈ ਡਰ ਭੈ ਹੈ ਨੀ, ਖੌਫ ਹੈ ਨਹੀਂ, ਹਸ ਕਹਿ ਕ੍ਰੋਧ ਅਧਿਕ ਮਨ ਛਾਵਾ, ਇਸ ਤਰ੍ਹਾਂ ਕਹਿ ਕੇ ਰਾਏ ਬੁਲਾਰ ਦੇ ਮਨ ਦੇ ਵਿੱਚ ਬੁਰਾ ਗੁੱਸਾ ਭਰਿਆ ਆ, ਫਰਕਤ ਅਰਧ ਹਿਰਦੇ ਦੁੱਖ ਪਾਵਾ, ਰਾਏ ਬੁਲਾਰ ਦੇ ਬੁੱਲ ਫਰਕ ਰੇ ਹਿਰਦੇ ਵਿੱਚ ਬੜਾ ਦੁੱਖ ਪਾ ਰਿਹਾ ਹੈ, ਸੀਤਲ ਸਵਾਸ ਲੇਤ ਬਹੁ ਬਾਰੀ, ਬਹੁਤ ਬਾਰੀ ਰਾਏ ਬੁਲਾਰ ਲੰਮੇ ਠੰਡੇ ਹੋ ਕੇ ਜੇ ਲੈਂਦਾ ਹੈ, ਮਮਪੁਰ ਹੋਤ ਅਵਗਿਆ ਭਾਰੀ, ਮੇਰੇ ਨਗਰ ਦੇ ਵਿੱਚ ਇਸ ਤਰ੍ਹਾਂ ਬੜੀ ਭਾਰੀ ਗੁਰੂ ਨਾਨਕ ਸਾਹਿਬ ਸਾਹਿਬ ਦੀ ਨਰਾਦਰੀ ਹੋ ਰਹੀ, ਕਲਾਵਾਨ ਕਲਹੀਨ ਕਿਰਪਾਲਾ, ਗੁਰੂ ਨਾਨਕ ਸਾਹਿਬ ਦਿਆਲੂ ਕਿਰਪਾਲੂ, ਉਹ ਲੜਾਈ ਤੋਂ ਰਹਿਤ ਹੈ ਬੜੀਆਂ ਸ਼ਕਤੀਆਂ ਵਾਲੇ, ਹੋਇ ਤਾਂ ਕੋ ਰਹਿਤ ਹੈ ਹੋਇ ਤਾਂ ਕੋ ਤ੍ਰਿਸਕਾਰ ਵਿਸਾਲਾ, ਜਿਹੜੇ ਕਲਵਾਂ ਤੋਂ ਰਹਿ ਕਲਪਨਾ ਤੋਂ ਰਹਿ ਸ਼ਕਤੀਆਂ ਵਾਲੇ ਕਿਰਪਾਲੂ, ਉਹਨਾਂ ਨੂੰ ਕਹਿੰਦੇ ਸਾਡੇ ਨਗਰ ਵਿੱਚ ਨਿਰਾਦਰ ਹੋ ਰਿਹਾ, ਬਦਨਾਮੀ ਕਰ ਰਿਹਾ ਹੈ, ਲਾਗਹਿ ਮੁਝ ਸਰੀਰ ਸਭ ਦੋਸ਼ੂ, ਕਹਿੰਦੇ ਮੇਰੇ ਨਗਰ ਵਿੱਚ ਇਸ ਤਰ੍ਹਾਂ ਇਹ ਵਿਵਹਾਰ ਉਹਨਾਂ ਨਾਲ ਹੋ ਰਿਹਾ, ਇਹਦਾ ਦੋਸ਼ ਤਾਂ ਮੈਨੂੰ ਲੱਗੂਗਾ, ਅਸ ਬਸੂਰ ਔਰ ਸਰਸਤ ਰੋਸੂ, ਇਸ ਤਰ੍ਹਾਂ ਕਹਿੰਦੇ ਹਿਰਦੇ ਵਿੱਚ ਝੂਰ ਗਏ ਤੇ ਬੜੇ ਗੁੱਸੇ ਸਹਿਤ ਹੋ ਰਿਹਾ ਰਾਏ ਬੁਲਾਰ, ਸੁਖ ਸਾਗਰ ਕੋ ਲੈ ਕਰ ਦਾਸਾ, ਇਧਰ ਜੋ ਸੁਖਾਂ ਦੇ ਸਮੁੰਦਰ ਗੁਰੂ ਨਾਨਕ ਸਾਹਿਬ, ਉਹਨਾਂ ਨੂੰ ਇਹ ਦਾਸ ਲੈ ਕੇ ਰਾਏ ਬੁਲਾਰ ਦਾ ਪਹੁੰਚੋ ਤਬ ਬੁਲਾਰ ਕੇ ਪਾਸਾ, ਰਾਏ ਬੁਲਾਰ ਦੇ ਕੋਲ ਜਾ ਪਹੁੰਚਿਆ ਹੈ, ਪ੍ਰੇਮ ਰੂਪ ਪੂਰਨ ਔਰ ਬਾਰਾ, ਇਸ ਤਰ੍ਹਾਂ ਪ੍ਰੇਮ ਰੂਪ ਹੈ ਪੂਰਨ, ਕਹਿੰਦੇ ਹਿਰਦੇ ਵਿੱਚ ਜਿਹੜਾ ਬਾਰਾ ਜਲ ਹੈ, ਲੋਚਨ ਦਰਜਨ ਛੁੱਟਿਓ ਫੁਹਾਰਾ, ਨੇਤਰਾਂ ਦੇ ਦਰਵਾਜ਼ੇ ਰਾਹੀਂ ਜਾਣੀ ਰਾਏ ਬੁਲਾਰ ਦੇ ਪਾਣੀ ਦਾ ਫੁਹਾਰਾ ਹੀ ਛੁੱਟ ਪਿਆ, ਇਸ ਤਰ੍ਹਾਂ ਪ੍ਰੇਮ ਦੀ ਹਾਲਤ ਐਸੀ ਦਰਸਾ ਰਹੇ ਹਨ, ਭਏ ਜਲਜ ਤੇ ਜਲਦ ਸਜਲ ਸੋ, ਇਸ ਤਰ੍ਹਾਂ ਕਹਿੰਦੇ ਜਿਹੜੇ ਕਬਰ ਵਰਗੇ ਨੇਤਰ ਹੈ ਉਹ ਕਹਿੰਦੇ ਜਲਦੇ ਸਹਿਤ ਬੱਦਲ ਵਾਂਗ ਹੋ ਗਏ, ਨਿਜ ਧਾਰਾ ਗੇਰਤ ਤਲ ਥਲ ਸੋ, ਆਪਣੀਆਂ ਜਿਹੜੀਆਂ ਮਾਂ ਬੱਦਲਾਂ ਵਾਂਗ ਪਾਣੀ ਦੀਆਂ ਬੂੰਦਾਂ ਧਰਤੀ ਦੇ ਥੱਲੇ ਤੇ ਸਿੱਟ ਰਹੇ, ਪੂਰਨ ਤਜ ਕਰ ਉੱਠਿਓ ਪ੍ਰਿਯੰਕਾ, ਗੁਰੂ ਨਾਨਕ ਸਾਹਿਬ ਨੂੰ ਆਇਆ ਦੇਖਿਆ ਬੜੀ ਛੇਤੀ ਪਣਗ ਜਾ ਛੱਡ ਕੇ ਉੱਠ ਖੜੋਤਾ, ਰਾਏ ਬੁਲਾ ਕਰ ਸਤਕਾਰ ਲੀਨ ਭਰ ਅੰਕਾ, ਬਹੁਤ ਹੀ ਅਰਬ ਸਤਕਾਰ ਕਰਕੇ ਆਪਣੀ ਜੱਫੀ ਵੀ ਭਰ ਲਿਆ ਲੈ ਲਿਆ, ਗਦ ਗਦ ਗੇਰਾ ਅਸ਼ਰੂ ਬਹਿ ਬਾਰੀ, ਰਾਏ ਬੁਲਾਰ ਜੀ ਕਹਿੰਦੇ ਗਦ ਗਦ ਬਾਣੀ ਹੋਈ ਕਠਾ ਰੁਕਿਆ, ਨੇਤਰਾਂ ਵਿੱਚੋਂ ਪਾਣੀ ਨਿਕਲਣ ਵਗਣ ਲੱਗਿਆ, ਅੰਗ ਭਿਗੋਏ ਕਰਨਾ ਧਾਰੀ, ਵਿਰਾਗ ਵਿੱਚ ਅਥਰੂ ਕੇਰੇ ਆ ਕਿਰਪਾ ਦੇ ਕਰ ਸਤਿਗੁਰੂ ਦੇ ਅੰਗ ਭਿਆਨ ਦਿੱਤੇ, ਰਾਏ ਬੁਲਾਰ ਬੋਲਣ ਚਹਿਤ ਨਯਾਵਤ ਬਾਨੀ, ਰਾਏ ਬੁਲਾਰ ਬੋਲਣਾ ਤਾਂ ਚਾਹੁੰਦਾ ਹੈ ਪਰ ਕੰਠ ਗਲਾ ਰੁਕਿਆ, ਬਚਨ ਬਾਣੀ ਆਉਂਦਾ ਹੀ ਨੀ ਨਿਕਲਦਾ ਹੀ ਨਹੀਂ, ਮਹਾ ਮੋਹ ਮੈਂ ਮਤਲਬ ਪਟਾਨੀ, ਮਹਾਨ ਮੋਹ ਦੇ ਵਿੱਚ ਰਾਏ ਬੁਲਾਰ ਦੀ ਜਿਹੜੀ ਅਕਲ ਮਤ ਹੈ ਲਿਪਟ ਗਈ, ਲੀਨ ਹੋ ਗਈ, ਨਿਕਟ ਜਨਾਰ ਕਰਨਾ ਮਨ ਠਾਨ ਹੈ, ਜਿਹੜੇ ਕੋਈ ਰਾਏ ਬੁਲਾਰ ਦੇ ਕੋਲ ਖੜੋਤੇ ਪੁਰਸ਼ ਗੁਰੂ ਨਾਨਕ ਸਾਹਿਬ ਨੂੰ ਦੇਖ ਕੇ ਮਨ ਵਿੱਚ ਬਹੁਤ ਕਿਰਪਾ ਕਰਦੇ ਹੈ, ਕਾਲੂ ਕੋ ਕੁਸ਼ੀਲ ਪਹਿਚਾਨ ਹੈ, ਸਾਰੇ ਪਛਾਣਦੇ ਵੀ ਜਿਹੜਾ ਕਾਲੂ ਹੈ ਬਹੁਤ ਮਾੜੇ ਸੁਭਾਅ ਵਾਲਾ ਹੈ, ਰਾਏ ਸੁਣਾਏ ਬਚਨ ਕਹਿ ਨਿੰਦ ਹੈ, ਰਾਏ ਬੁਲਾਰ ਨੂੰ ਸੁਣਾ ਸੁਣਾ ਕੇ ਨਾ ਤੇ ਬਚਨ ਕਹਿ ਕਹਿ ਕੇ ਨਨਕ ਕਾਲੂ ਨੂੰ ਨਿੰਦੇ ਭੰਡਦੇ, ਕਰੂਰ ਕਰਮ ਕੀਨੋ ਮਨ ਬਿੰਦ ਹੈ, ਸਾਰੇ ਮਨ ਵੀ ਜਾਣਦੇ ਆ ਵੀ ਇਹ ਕਾਲੂ ਨੇ ਬਹੁਤ ਮਾੜਾ ਕੰਮ ਕੀਤਾ ਜੋ ਥੱਪੜ ਮਾਰੇ ਇਹਨਾਂ ਨੂੰ, ਨੀਲ ਕਪੋਲ ਵਿਲੋਕਤ ਲੋਚਨ, ਇਸ ਤਰ੍ਹਾਂ ਨੇਤਰਾਂ ਨਾਲ ਵੇਖ ਕੇ ਵੀ ਉਹ ਗੱਲਾਂ ਤੇ ਨੀਲ ਜੇ ਪਏ ਹਨ, ਮ੍ਰਿਦੁਲ ਲਖਹਿ ਕਰ ਅੰਸ਼ੁਨ ਮੋਚਨ, ਇਸ ਤਰ੍ਹਾਂ ਕਹਿੰਦੇ ਕੋਮਲ ਜਾਣ ਕੇ ਅੱਖਾਂ ਵਿੱਚੋਂ ਅਥਰੂ ਘੇਰਦੇ ਹਨ, ਧਰ ਧੀਰਜ ਔਰ ਰਾਏ ਬੁਲਾਰ, ਵੀਰੀ ਰਾਏ ਬੁਲਾਰ ਜੀ ਨੇ ਹਿਰਦੇ ਵਿੱਚ ਧੀਰਜ ਧਾਰ ਕੇ, ਪਰਖ ਸਮਰਖ ਹਕੀਨ ਉਚਾਰੂ, ਬਹੁਤ ਕਹਿੰਦੇ ਸਮਰਖ ਗੁੱਸੇ ਵਿੱਚ ਆ ਕੇ ਪਰਖ ਕੇ ਕਠੋਰ ਹੀ ਫਿਰ ਕਿਆ ਕਰੜੀ ਲਫ਼ਜ਼ ਬੋਲੇ, ਕਾਲੂ ਕਲ ਹੀ ਕਰੂਰ ਕਠੋਰਾ, ਕਹਿੰਦੇ ਉਹ ਕਾਲੂ ਆ ਤੂੰ ਲੜਾਈ ਕਰਨ ਵਾਲਾ ਹੈ, ਤੂੰ ਬੜਾ ਕਰੜਾ ਹੈ, ਸਖ਼ਤ ਹੈ ਤੂੰ, ਕਠੋਰ ਸੁਭਾਅ ਵਾਲਾ, ਏਕ ਨਾ ਮਾਨਿਓ ਤੈ ਬਚ ਮੋਰਾ, ਤੂੰ ਨਿਰਦਈ ਹੈ ਤੂੰ ਇੱਕ ਵੀ ਵਚਨ ਮੇਰਾ ਬਣਿਆ ਨੀ ਕਿਤੇ, ਕਰੁਣਾਹੀਨ ਕੁਸ਼ੀਲ ਕੁਢਾਲੀ, ਉਹਦਾ ਕਹਿੰਦੇ ਕਿਰਪਾ ਤਰਸ ਤੋਂ ਰਹਿ ਤਾਂ ਕੁਸ਼ੀਲ ਨਿਰਦਈ ਹੈ, ਖੋਟੀ ਤਰ੍ਹਾਂ ਦਾ ਹੈ, ਸੁਧ ਪਰਲੋਕ ਰਿਦਾ ਤਵ ਖਾਲੀ, ਤੇਰਾ ਜਿਹੜਾ ਹਿਰਦਾ ਪਰਲੋਕ ਦੀ ਖਬਰ ਤਾਂ ਬਿਲਕੁਲ ਫਤਿਹ ਖਾਲੀ ਹੈ, ਤੈਨੂੰ ਅਗਲੇ ਲੋਕ ਦਾ ਤਾਂ ਪਤਾ ਹੀ ਨੀ ਹੈ, ਦਿਨ ਪ੍ਰਤ ਵਿਰਧਤ ਮਨ ਧਰ ਲੋਭਾ, ਹਮੇਸ਼ਾ ਕਹਿੰਦੇ ਤੇਰੇ ਅੰਦਰ ਧੰਦਾ ਲੋਭ ਧਾਰ ਕੇ ਧੰਦੀ ਲਾਲਸਾ ਵੱਧਦੀ ਹੈ। ਸੁਤ ਸੁਸ਼ੀਲ ਕੀ ਲਖਤ ਨਸ਼ੋਭਾ, ਜਿਹੜਾ ਪੁੱਤਰ ਤੇਰਾ ਕਿਹੋ ਜਿਹੇ ਨਰਮ ਸੁਭਾਅ ਵਾਲਾ ਉਹਦੀ ਸੋਭਾ ਨੂੰ ਤੂੰ ਮਾੜਾ ਮੋਟਾ ਵੀ ਜਾਣਦਾ ਬੁੱਝਦਾ ਨੀ। ਸੁਖ ਇਸ ਲੋਕ ਹੈ ਦੀਨ ਵਿਸਾਰੀ, ਤੂੰ ਤਾਂ ਕੱਲੂ ਵੀ ਇਸ ਦੁਨੀਆਂ ਦੇ ਲੋਕਾਂ ਦੇ ਜਿਹੜੇ ਸੁਖ ਉਹਨਾਂ ਨੂੰ ਵੀ ਭੁਲਾ ਦਿੱਤਿਆ ਹੈ। ਜਿਨ ਪਰਲੋਕ ਪਰ ਡੀਠ ਸੁਧਾਰੀ, ਅਸਵਾ ਤੇਰੇ ਜਿਹੜੇ ਸਪੁੱਤਰ ਗੁਰੂ ਨਾਨਕ ਸਾਹਿਬ ਉਹਨਾਂ ਨੇ ਇਸ ਲੋਕ ਦੇ ਸੁੱਖਾਂ ਨੂੰ ਭੁਲਾ ਦਿੱਤਾ ਹੋਇਆ ਤੇ ਪ੍ਰਲੋਕ ਵਿੱਚ ਉਹਨਾਂ ਨੇ ਬਣਾ ਸਵਾਰ ਕੇ ਨਿਗਾਹ ਰੱਖੀ, ਅਗਲੇ ਲੋਕ ਤੇ ਨਿਗਾਹ ਰੱਖੀ ਹੈ ਵੀ ਅੱਗੇ ਨਾ ਔਖੇ ਹੋਈਏ। ਆਸ ਸੁਧ ਉਚਿਤ ਨਤਾਵ ਘਰ ਮਾਹੀ, ਇਹੋ ਜਿਹਾ ਜਿਹੜਾ ਪੁੱਤਰ ਹੈ ਤੇਰੇ ਘਰ ਦੇ ਵਿੱਚ ਪੈਦਾ ਹੋਣ ਯੋਗ ਹੈ ਨਹੀਂ ਸੀ। ਛਤਰੀ ਵਰਨ ਕਰਮ ਤਸ ਨਾਹੀ, ਠੀਕ ਹੈ ਤੇਰਾ ਕਾਲੂ ਛਤਰੀਆਂ ਵਾਲਾ ਵਰਨ ਹੈ, ਛਤਰੀ ਜਾਤ ਵੀ ਜੋ ਪੈਦਾ, ਪਰ ਛਤਰੀਆਂ ਵਾਲੇ ਕੰਮ ਤਾਂ ਨੀ, ਤੇਰੇ ਕੰਮ ਤਾਂ ਕਸਾਈਆਂ ਵਾਲੇ ਹੀ ਹੈ। ਕਲਪ ਬ੍ਰਿਸ਼ ਜੋ ਨੇ ਜਹ ਮਾਰੂ, ਇਹ ਤਾਂ ਗਵੇਂ ਉਹ ਉੱਟੀ ਪੁੱਟੀ ਹੋ ਗਈ ਹੈ ਜਿਵੇਂ ਮ੍ਰਿਤੇ ਵਾਲੇ ਮਾਰੂ ਥਲ ਵਿੱਚ ਕਲਪ ਬਿਰਸ਼ ਪੈਦਾ ਹੋ ਜਾ। ਜੋ ਸੰਬਕ ਤੇ ਮੁਕਤਾ ਚਾਰੂ, ਜਿਵੇਂ ਕਹਿੰਦੇ ਸੰਬਕ ਸਿੱਪੀ ਦੇ ਵਿੱਚੋਂ ਮੁਕਤਾ ਕਹਿੰਦੇ ਮੋਤੀ ਜਾਂ ਸੁੰਦਰ ਪੈਦਾ, ਉਸ ਸਿੱਪੀ ਕੋਈ ਕਦਰ ਕੀਮਤ ਨਹੀਂ ਜਾਣਦੀ ਮੋਤੀ ਦਾ, ਤਾਂ ਲੋਕ ਹੀ ਪਾਉਂਦੇ। ਹੁਣ ਤੇਰੇ ਪਦੇ ਪੈਦਾ ਹੋ ਗਏ, ਤੂੰ ਸਿੱਪੀ ਵਰਗਾ ਨਕਮਾ ਮੋਤੀ ਵਰਗੇ, ਗੁਰੂ ਨਾਨਕ ਤੈਨੂੰ ਕੋਈ ਕਦਰ ਕੀਮਤ ਨਹੀਂ ਉਹਨਾਂ ਦੀ। ਤਿਉਂ ਅਜੋਗ ਵਿਦ ਮੈਂ ਲਖ ਲੀਨੀ, ਸੰਭਕ ਨਾ ਕੋਈ ਫਲੀ ਦਾ, ਜਿਵੇਂ ਉਹ ਮਟਰਾਂ ਦੀ ਫਲੀ ਦੇ ਵਿੱਚੋਂ ਕੋਈ ਮੋਤੀ ਪੈਦਾ ਹੋਏ ਵੀ ਮਟਰ ਦੇ ਥਾਂ ਸੁੱਚਾ ਮੋਤੀ ਨਿਕਲਿਆ ਹੈ, ਇਸ ਤਰ੍ਹਾਂ ਕਹਿੰਦੇ ਤੇਰੀ ਗੱਲ ਹੈ, ਤੂੰ ਤਾਂ ਮਟਰ ਵਰਗਾ ਹੈ, ਤੇਰੇ ਘਰੇ ਤੇਰੇ ਅੰਦਰ ਕਹਿੰਦੇ ਆ ਮੋਤੀ ਵਰਗੇ ਗੁਰੂ ਨਾਨਕ ਪੈਦਾ ਹੋ ਗਏ, ਤੈਨੂੰ ਕੋਈ ਇਹਨਾਂ ਦੀ ਕਦਰ ਕੀਮਤ ਨਹੀਂ ਹੈ। ਇਸ ਤਰ੍ਹਾਂ ਕਹਿੰਦੇ ਅਜੋਗ ਜੀ ਗੱਲ ਮੈਂ ਸਾਰੀ ਜਾਣ ਲਈ ਹੈ। ਤਿਉਂ ਅਜੋਗ ਵਿਦ ਮੈਂ ਲਖ ਲੀਨੀ, ਇਸੇ ਤਰ੍ਹਾਂ ਜਿਹੜੀ ਵਿਧੀ ਆ ਮੈਂ ਸਾਰੀ ਅਜੋਗ ਜੀ ਜਾਣ ਲੈਣਾ ਕੀਤੀ ਹੈ। ਈਸ਼ਵਰ ਕੀ ਗਤ ਪਰ ਹੈ ਨਾ ਚੀਨੀ, ਪਰਮੇਸ਼ਰ ਦੀ ਜਿਹੜੀ ਗਤੀ ਹੈ ਉਹ ਕਹਿੰਦੇ ਜਾਣੀ ਨਹੀਂ ਜਾਂਦੀ, ਵੀ ਤੇਰੇ ਵਰਗੇ ਲੜਾਕੂ ਨਿਰਦਈ ਦੇ ਘਰੇ ਐਸੇ ਗੁਰੂ ਨਾਨਕ ਵਰਗੇ ਮਹਾਨ ਕਿਵੇਂ ਪੈਦਾ ਹੋ ਗਏ, ਕਿਵੇਂ ਆ ਗਏ। ਲੱਜਤ ਕਾਲੂ ਸਭਾ ਮਝਾਰਾ, ਰਾਏ ਬੁਲਾਰ ਇਹਨਾਂ ਨੂੰ ਕਹਿ ਰਿਹਾ ਸਦੇਲਾ ਜਾ ਫਿਰ ਕਾਲੂ, ਤਾਂ ਸਭਾ ਵਿੱਚ ਬਹੁਤ ਸ਼ਰਮਸ਼ਾਰ ਜਾ ਹੋਇਆ। ਪੁਨ ਬੁਲਾਰ ਸੋ ਬਚਨ ਉਚਾਰਾ, ਫਿਰ ਅਖੀਰੀ ਕਹਿੰਦੇ ਮੁੱਕ ਜਾ ਤਾਂ ਚੱਕ ਕੇ ਰਾਏ ਬੁਲਾਰ ਦੇ ਸਾਥ ਬਚਨ ਕਿਹਾ। ਮੁਝ ਸੋ ਕਰਤ ਅਧਿਕ ਤੁਮ ਰੋਸੂ, ਰਾਏ ਬੁਲਾਰ ਜੀ ਮੇਰੇ ਨਾਲ ਤੁਸੀਂ ਬਹੁਤਾ ਗੁੱਸਾ ਜਾ ਕਰਦੇ ਹੈ ਵੀ ਤੂੰ ਮਾੜਾ ਹੈ। ਵਿਚਾਰੋ ਕਿਸੇ ਕੋ ਦੋਸ਼ੂ, ਹਿਰਦੇ ਵੀ ਤਾਂ ਸੋਚੋ ਵਿਚਾਰੋ ਮੇਰਾ ਦੋਸ਼ ਹੈ ਕਿ ਮੇਰੇ ਪੁੱਤਰ ਗੁਰੂ ਨਾਨਕ ਦਾ ਹੈ। ਬਨਜ ਹੇਤ ਘਰ ਤੇ ਦੀਏ ਦਰਬਾਰ, ਦੱਸੋ ਮੇਰਾ ਤਾਂ ਦੋਸ਼ ਨੀ, ਮੈਂ ਤਾਂ ਕਹਿੰਦੇ ਸੱਚਾ ਖਰਾ ਸੌਦਾ ਖਰੀਦਣ ਵਾਸਤੇ ਘਰੋਂ 20 ਰੁਪਈਏ ਇਹਨਾਂ ਨੂੰ ਦਿੱਤੇ ਸੀ। ਜਾਏ ਫਕੀਰਨ ਅਰਪਿਓ ਸਰਬਾ, ਇਹ ਦੇਖ ਲਓ ਇਹਨਾਂ ਨੇ ਜਾ ਕੇ ਸਾਰੇ ਕਹਿੰਦੇ ਉਹ ਫਕੀਰਾਂ ਨੂੰ ਖਰਚ ਦੇ, ਉਹਨਾਂ ਨੂੰ ਰਾਸ਼ਨ ਪਾਣੀ ਲਵਾ ਕੇ ਖੁਆਏ। ਵਹਿਰ ਨਗਰ ਤੇ ਵੈਸੋ ਦੁਰਕੈ, ਹੁਣ ਦੇਖ ਲੋ ਕਹਿੰਦੇ ਉਹ ਰੁਪਈਏ ਗੁਆ ਕੇ ਤੇ ਨਗਰ ਤੋਂ ਬਾਹਰ ਲੋਕੀ ਬਹਿ ਗਏ ਸੀ। ਉੱਤਰ ਨਦੀਨੋ ਕੋ ਘਰ ਮੁਰਗੈ, ਘਰ ਦੇ ਵਿੱਚ ਕੋਈ ਇਹਨਾਂ ਨੇ ਨਹੀਂ ਜਵਾਬ ਦਿੱਤਾ, ਕੋਈ ਪਤਾ ਨਹੀਂ ਦੱਸਿਆ ਵੀ ਕੀ ਕਰੇ ਆਏ ਹੈ। ਬਾਲੇ ਕਹੀ ਹਕੀਕਤ ਸਾਰੀ, ਭਾਈ ਬਾਲਾ ਜੀ ਨੂੰ ਮੈਂ ਬੁਲਾਇਆ ਸੀ, ਇਹਨੇ ਸਾਰੀ ਵਾਰਤਾ ਦੱਸੀ ਮੈਨੂੰ। ਤਹ ਵੈਸੋ ਸਰ ਜਹ ਬਿਨ ਬਾਰੀ, ਮੈਨੂੰ ਦੱਸਿਆ ਵੀ ਉੱਥੇ ਬੈਠੇ ਜਿਹੜਾ ਸਲਾਹ ਪਾਣੀ ਤੋਂ ਬਗੈਰ ਹੈ। ਜਬ ਕੋ ਜਨਮਿਓ ਸੁਰਤ ਸੰਭਾਰਾ, ਰਾਏ ਬੁਲਾਰ ਜੀ ਮੈਂ ਕੀ ਦੱਸਾਂ, ਜਦੋਂ ਤੋਂ ਕਹਿੰਦੇ ਪੈਦਾ ਹੋਏ ਤੇ ਇਹਨਾਂ ਨੇ ਹੋਸ਼ ਸੰਭਾਲੀ। ਕਈ ਵਾਰ ਇਉਂ ਸਦਨ ਉਜਾਰਾ, ਇੱਕ ਵਾਰੀ ਦੀ ਗੱਲ ਨਹੀਂ ਹੈ, ਕਈ ਵਾਰੀ ਇਹਨਾਂ ਨੇ ਘਰ ਦੇ ਵਿੱਚੋਂ ਰੁਪਈਏ ਗੁਆਏ, ਕੱਪੜੇ ਗੁਆਏ, ਭਾਂਡੇ ਗੁਆਏ। ਸੁਣ ਬੁਲਾਰ ਪੁਨ ਗੇਰਾ ਬਖਾਨੀ, ਉਸ ਵੇਲੇ ਇਸ ਤਰ੍ਹਾਂ ਸੁਣ ਕੇ ਰਾਏ ਬੁਲਾਰ ਜੀ ਨੇ ਬਚਨ ਕਿਹਾ। ਤਬ ਉਰ ਪਾਹਨ ਨਿੰਦਾ ਠਾਨੀ, ਚਮਕਾਲੂਆ ਤੇਰਾ ਧਰਜ ਪੱਥਰ ਵਰਗਾ ਸਾਗਤ ਹੈ, ਇਸੇ ਗੁਰੂ ਨਾਨਕ ਦੀ ਤੂੰ ਨਿੰਦਿਆ ਕਰ ਰਿਹਾ। ਪੁੱਤਰ ਨੇਹ ਨਹਿ ਭੈ ਜਗਤੇਸ਼ਾ, ਤੈਨੂੰ ਤਾਂ ਪੁੱਤਰ ਦਾ ਮੋਹ ਨਹੀਂ ਹੈਗਾ ਤੇ ਨਾ ਹੀ ਤੈਨੂੰ ਪਰਮੇਸ਼ਰ ਦਾ ਕੋਈ ਡਰ ਪੈ ਹੈਗਾ, ਨਾ ਇਹਨੂੰ ਦੋਹੇ ਪਾਸੇ ਲਾਉਣਾ ਅਰਥ ਵਾਸਤੇ। ਪਰਮਾਰਥ ਕੀ ਸੁਮਤ ਨਾ ਲੇਸ਼ਾ। ਹਾਂ, ਜਿਹੜਾ ਪਰਮਾਰਥ ਹੈ, ਪਰਮੇਸ਼ਰ ਹੈ, ਜਾਂ ਜਿਹੜਾ ਕੋਈ ਯਥਾਰਥ ਗਿਆਨ ਹੈ, ਉਹਦੀ ਤਾਂ ਲੇਸ਼ ਮਾਤਰ ਦੀ ਤੁਹਾਨੂੰ ਅਕਲ ਮਾਤੀ ਨੀ, ਬੋਧੀ ਨੀ ਹੈ। ਲੋਭ ਲਹਿਰ ਔਰ ਸ਼ਰਧਾ ਖਾਲੀ, ਕਹਿੰਦੇ ਲੋਭ ਦੀ ਲਹਿਰ ਤੇਰੇ ਅੰਦਰ ਉੱਠ ਰਹੀ ਹੈ, ਰਿਦਾ ਸ਼ਰਧਾ ਤੂੰ ਬਿਲਕੁਲ ਸਖਣਾ ਹੈ। ਅਜਮਤ ਸਮਝਤ ਚੇਤਨਾ ਵਿਸਾਲੀ, ਹਾਂ, ਇਹਨਾਂ ਦੀ ਸ਼ਕਤੀ ਨੂੰ ਚਿੱਤ ਵਿੱਚ ਤੂੰ ਪੂਰਾ ਮਾਤਰ ਵੀ ਨੀ ਸਮਝ ਰਿਹਾ। ਬਰ ਪਾਰਸ ਘਰ ਪਰ ਹਰ ਉਰ ਤੇ, ਤੇਰੇ ਘਰੇ ਪਾਰਸ ਦੀ ਵੱਟੀ ਵਰਗਾ ਗੁਰੂ ਨਾਨਕ ਸਾਹਿਬ ਹੈ, ਉਹਨੂੰ ਕਹਿੰਦੇ ਆਪਣੇ ਘਰੋਂ ਛੱਡ ਕੇ ਦੂਰ ਕਰਕੇ ਰਿਦੇ ਤੋਂ। ਚਾਹਤ ਫਿਰਤ ਸੁਕੌਡੀ ਪਰਤੇ, ਕਹਿੰਦੇ ਦੂਜਿਆਂ ਪਾਸੋਂ ਤੂੰ ਘੋੜੀਆਂ ਲੱਭਦਾ ਫਿਰਦਾ, ਚਾਹੁੰਦਾ ਫਿਰਦਾ। ਜੋ ਅਜਾਨ ਕੋ ਪ੍ਰਾਪਤ ਹੀਰਾ, ਜਿਵੇਂ ਕਹਿੰਦੇ ਬੇਸਮਝ ਪੁਰਸ਼ ਨੂੰ ਕਹਿੰਦੇ ਹੀਰਾ ਪ੍ਰਾਪਤ ਹੋ ਜਾਏ, ਮਿਲ ਗਏ। ਕਿਉਂ ਸੁਖ ਪਾਵਹ ਰੰਕ ਵਧੀਰਾ, ਕੰਗਾਲ ਪੁਰਸ਼ ਹੈ, ਕਿਵੇਂ ਉਹ ਤੋਂ ਕਹਿੰਦੇ ਸੁਖ ਪਾਸਾ, ਉਹ ਤਾਂ ਧੀਰ ਤੋਂ ਰਹਿਤੀ ਔਖੇ ਹੀ ਰਹਿੰਦਾ, ਉਹਨੂੰ ਕੋਈ ਹੀਰੇ ਦੀ ਕਮਰ ਕੀਮਤੀ ਉਹਦਾ ਪੱਥਰ ਹੀ ਸਮਝਦਾ ਹੁੰਦਾ। ਸ੍ਰੀ ਨਾਨਕ ਤਨ ਧਰ ਘਰ ਹਿੰਦੂ, ਕਹਿੰਦੇ ਦੇਖ ਲਾਲ ਗੁਰੂ ਨਾਨਕ ਸਾਹਿਬ ਜੀ ਨੇ ਤੇਰੇ ਘਰੇ ਅਵਤਾਰ ਧਾਰ ਲਿਆ ਹੈ। ਤੁਰਕ ਜਨਮ ਆਪਣੋ ਮਨ ਬਿੰਦੂ, ਮੈਂ ਆਪਣੇ ਮਨ ਵਿੱਚ ਜਾਣਦਾ ਵੀ ਮੇਰਾ ਜਿਹੜਾ ਜਨਮ ਹੈ ਮੁਸਲਮਾਨਾਂ ਦੇ ਘਰ ਹੋਇਆ। ਅਸਮੰਜਸ ਹੋਇਆ ਹੈ ਨਿਜ ਸਦਮਾ, ਕਹਿੰਦੇ ਇਸ ਤਰ੍ਹਾਂ ਜਿਵੇਂ ਆਪਣੇ ਘਰ ਵਿੱਚ ਇਹਨਾਂ ਨੂੰ ਲੈ ਜਾਵਾਂ ਤੇ ਗੱਲ ਅਣਬਣ ਜੀ ਹੋ ਜਾਊ। ਰਾਖੋ ਜੇ ਮੁਕੰਦ ਪਦ ਪਦਮਾ, ਜੇ ਮੁਕਤੀ ਦਾਤੇ ਜਿਹੜੇ ਹੈ ਗੁਰੂ ਮਹਾਰਾਜ, ਇਹਨਾਂ ਨੂੰ ਆਪਣੇ ਘਰ ਦੇ ਵਿੱਚ ਰੱਖਾਂ, ਗੱਲ ਉਲਟ ਜੀ ਹੋ ਜਾਊਗੀ। ਧਨ ਤ੍ਰਿਸ਼ਨਾ ਕਾਲੂ ਉਰ ਤੇਰੇ, ਹੋ ਕਾਲੂ ਤੇਰੇ ਵੀ ਧਨ ਦੀ ਬਹੁਤੀ ਤ੍ਰਿਸ਼ਨਾ। ਇਨਕੋ ਖਰਚ ਲੇ ਹੋ ਘਰ ਮੇਰੇ, ਰੁਪਈਆਂ ਦੀ ਤ੍ਰਿਸ਼ਨਾ, ਇਹਨਾਂ ਦਾ ਜਿੰਨਾ ਖਰਚ ਹੋਵੇ ਉਹ ਮੇਰੇ ਘਰੋਂ ਤੂੰ ਲੈ ਲਿਆ ਕਰ, ਖੁੱਲਾ ਡੁੱਲਾ। ਅਸ ਕਹਿ ਦਾਸ ਪਠਾ ਤਤਕਾਲਾ, ਇਸ ਤਰ੍ਹਾਂ ਕਾਲੂ ਨੂੰ ਕਹਿ ਕੇ ਆਪਣਾ ਇੱਕ ਨੌਕਰ ਜਾਂ ਘਰ ਵੱਲ ਨੂੰ ਭੇਜਿਆ ਝੱਟ ਪੱਟ। ਜਹਰਾਨੀ ਖੋਖਰ ਮਧਸਾਲਾ, ਜਿੱਥੇ ਰਾਏ ਬਲਾਰ ਦੀ ਘਰ ਦੇ ਵਿੱਚ, ਉਹ ਕਹਿੰਦੇ ਖੋਖਰ ਯਾਰ ਦੀ ਮਹਾਰਾਣੀ ਸੀ, ਇਹਦੀ ਪਤਨੀ ਹੈ ਸੀ। ਬੀਸ ਰਜਤ ਪਣ ਆਣ ਸੁਦੀਨੇ, ਉਹਦੇ ਕੋਲੋਂ 20 ਰੁਪਏ ਲਿਆ ਕੇ ਤੇ ਕਾਲੂ ਜੀ ਨੂੰ ਦੇਣਾ ਕੀਤੇ। ਲੀਨ ਨਿਰਪਤ ਨੇ ਜਪਾਨ ਪ੍ਰਵੀਨੇ, ਪਹਿਲਾਂ ਕਹਿੰਦੇ ਸਿਆਣੇ ਰਾਏ ਬੁਲਾਰ ਨੇ ਆਪਣੇ ਹੱਥਾਂ ਵਿੱਚੋਂ 20 ਰੁਪਏ ਲਿਆਏ। ਜਬ ਹੈ ਦੇਣ ਲਾਗਿਓ ਕਰ ਕਾਲੂ, ਕਹਿੰਦੇ ਰਾਏ ਬੁਲਾਰ 20 ਰੁਪਏ ਕਾਲੂ ਦੇ ਹੱਥਾਂ ਵਿੱਚ ਫੜਾਉਣ ਲੱਗਿਆ। ਹੋਏ ਘਰ ਬੋਲਿਓ ਲੱਜਤ ਵਿਸਾਲੂ, ਉਹ ਤਾਂ ਸ਼ਰਮਸ਼ਾਰ ਜਾ ਹੋ ਕੇ ਫਿਰ ਬੋਲਿਆ ਕਾਲੂ ਜੀ, ਨਹੀਂ ਬਸੂਰਤ ਮੈਂ ਇਹ ਦਰਬਾਰ, ਰਾਏ ਬੁਲਾਰ ਜੀ ਮੈਂ ਤੁਹਾਨੂੰ ਵਾਸਤੇ ਨਹੀਂ ਚੂਰਦਾ ਹਾਂ। ਕਰਤਾ ਸਦਾ ਕੁਕਾਰਜ ਸਰਵਾ, ਹਮੇਸ਼ਾ ਜਿੰਨੇ ਘਰ ਦੇ ਕੰਮ ਹੈ ਸਾਰੇ ਇਹ ਚੰਗੇ ਨਹੀਂ ਕਰਦਾ ਹੈ। ਮੁਝ ਪਾਛੇ ਨਿਜ ਘਰ ਵਿਵਹਾਰਾ, ਜਦੋਂ ਮੈਂ ਸਰੀਰ ਛੱਡ ਗਿਆ ਮੇਰੇ ਮਰੇ ਤੋਂ ਬਾਅਦ ਜਿਹੜਾ ਕਰਦਾ ਆਪਣਾ ਵਿਵਹਾਰ ਹੈ। ਕਿਉਂ ਨਿਰਵਾਹ ਹੈ ਕਰੋ ਵਿਚਾਰਾ, ਦੱਸੋ ਇਹ ਕਿਵੇਂ ਨਿਭਾਏਗਾ, ਕਿਵੇਂ ਚਲਾਏਗਾ ਘਰ ਦਾ ਕੰਮ ਕਾਰ, ਇਹ ਤੁਸੀਂ ਦੱਸੋ ਚਾਰ ਕੇ ਵਿਚਾਰ ਕੇ। ਤੁਮ ਜੋ ਦੇਣ ਦਰਬ ਅਬ ਲਾਗੇ, ਜਿਹੜਾ ਤੁਸੀਂ ਇਹ ਰੁਪਈਆ ਮੈਨੂੰ ਦੇਣ ਲੱਗੇ ਹੋ, ਸਰਬ ਸੁਖ ਦੀਨੇ ਕਿਨ ਆਗੇ, ਸਾਰੇ ਸੁਖ ਸਹੂਲਤਾਂ ਦੱਸੋ ਪਹਿਲਾਂ ਅੱਗੇ ਕਿਹਨੇ ਦਿੱਤੀਆਂ, ਸਭ ਤੁਸੀਂ ਬਖਸ਼ੀਆਂ ਮੈਨੂੰ। ਤਵ ਪ੍ਰਤਾਪ ਸਭ ਕੁਛ ਮੁਝ ਸਦਨਾ, ਹੇ ਰਾਏ ਬੁਲਾਰ ਜੀ ਤੁਹਾਡੇ ਪ੍ਰਤਾਪ ਕਰਕੇ ਮੇਰੇ ਘਰ ਵੀ ਸਭ ਕੁਛ ਹੈ। ਤਵ ਪ੍ਰਸਾਦ ਕਰ ਦਾਰਿਦ ਰਦਨਾ, ਤੁਹਾਡੀ ਪਿਰਸਾ ਕਿਰਪਾ ਕਰਕੇ ਮੇਰੇ ਘਰ ਦੇ ਵਿੱਚੋਂ ਦਰਦਰ ਦੂਰ ਚਲਿਆ ਗਿਆ। ਕਹਿਓ ਰਾਏ ਆਪ ਤੋਂ ਇਹ ਲੀਜੈ, ਰਾਏ ਬੁਲਾਰ ਕਹਿਣ ਲੱਗਿਆ ਵੀ ਕਾਲੂ ਹੁਣ 20 ਰੁਪਏ ਤਾਂ ਤੂੰ ਲਈ ਲੈ, ਬੋਹਰੋ ਜਾਂ ਵਿਦ ਕਾਰਜ ਕੀਜੈ, ਫਿਰ ਇਸ ਤੋਂ ਬਾਅਦ ਇਸ ਤਰ੍ਹਾਂ ਦਾ ਤੂੰ ਕੰਮ ਕਰਨਾ। ਅਸਨ ਵਸਨ ਤੇ ਖਰਚ ਜੋ ਸਰਬਾ, ਜਿਹੜਾ ਕਹਿੰਦੇ ਭੋਜਨ ਦਾ ਖਰਚ ਹੋਵੇ ਨਾ ਤੇ ਕੋਈ ਕੱਪੜੇ ਦਾ ਖਰਚ ਹੋਵੇ ਉਹ ਸਾਰਾ ਹੀ। ਮਮ ਢਿੱਗ ਤੇ ਗਿਣ ਕਰ ਲਿਹੋ ਦਰਬਾ, ਮਹੀਨੇ ਤੋਂ ਬਾਅਦ ਸਾਰਾ ਗਿਣ ਗਿਣ ਕੇ ਮੇਰੇ ਕੋਲ ਲੈ ਲਿਆ ਕਰ ਇਹਨਾਂ ਦਾ ਖਰਚ। ਸੁੱਤ ਕੀ ਮਹਿਮਾ ਲੱਖ ਨਾ ਸਕਾਇਆ, ਕਿਉਂਕਿ ਤੇਰੇ ਘਰੇ ਪੁੱਤਰ ਮਹਾਨ ਹੋ ਗਏ, ਇਹਨਾਂ ਦੀ ਮਹਿਮਾ ਤੂੰ ਜਾਣ ਨਹੀਂ ਸਕਿਆ। ਦਰਬ ਲੋਭ ਹਿਰਦਾ ਬਿਰਮਾਇਆ, ਜਿਹੜਾ ਹਿਰਦਾ ਧੰਦੇ ਲੋਭ ਨੇ ਭਰਮਾਇਆ ਭੁਲਾਇਆ ਹੋਇਆ। ਧਨ ਆਨਹ ਜਾਨਹ ਸੁਖਦਾਇਕ, ਕਿਤੇ ਘਰ ਇਕੱਠਾ ਧਨ ਲਿਆ ਵੇ ਫਿਰ ਤੂੰ ਜਾਣੇ ਵੀ ਇਹ ਸੁਖ ਦੇਣ ਵਾਲਾ ਪੁੱਤ ਹੈ। ਸਤ ਪੰਥੀ ਕੋ ਕਹਿਤ ਨਲਾਇਕ, ਜਿਹੜਾ ਸਤ ਦੇ ਰਸਤੇ ਚੱਲਣ ਵਾਲਾ ਉਸ ਤੂੰ ਪੁੱਤਰ ਨੂੰ ਨਲਾਇਕ ਕਹਿ ਰਹੀਆਂ ਹੈ। ਭਗਤ ਜਗਤ ਕੀ ਰਹਿਤ ਅਜੁਕਤੰ, ਸਿਆਣੇ ਕਹਿੰਦੇ ਆ ਵੀ ਜਿਹੜੇ ਭਗਤੀ ਦੀ ਜਿਹੜੀ ਜੁਗਤੀ ਜਿਹੜੀ ਕੋਈ ਜੁਗਤੀ ਹੁੰਦੀ ਹੈ ਉਹ ਕਹਿੰਦੇ ਨਾ ਜੁੜਨ ਵਾਲੀ ਰਹਿਤ ਹੁੰਦੀ ਹੈ ਸੰਸਾਰੀ ਲੋਕਾਂ ਦੀ ਅਤੇ ਭਗਤਾਂ ਦੀ। ਉਹ ਆਪੋ ਵਿੱਚ ਇੱਕ ਦੂਸਰੇ ਨਾਲ ਜੁੜ ਨਹੀਂ ਸਕਦੇ, ਉਹਨਾਂ ਦੀ ਰਹਿਤ ਪੈਦ ਜਿਹੜੀ ਵੱਖਰੀ। ਭਗਤਾਂ ਕੀ ਚਾਲਾ ਨਿਰਾਲੀ ਭਗਤਾਂ ਕਿਰੀ ਬਿਕਮ ਮਾਰਗ ਚੱਲਣਾ, ਜਿਵੇਂ ਤੀਸਰੇ ਪਾਤਸ਼ਾਹ ਅਮਰਦਾਸ ਜੀ ਨੇ ਕਿਹਾ ਹੈ। ਇਸ ਤਰ੍ਹਾਂ ਕਹਿੰਦੇ ਜਿਹੜੀ ਭਗਤਾਂ ਦੀ ਅਤੇ ਸੰਸਾਰ ਦੇ ਲੋਕਾਂ ਦੀ ਕਹਿੰਦੇ ਨਾ ਜੁੜਨ ਵਾਲੀ ਰਹਿਤ ਹੁੰਦੀ, ਆਪੋ ਵਿੱਚ ਇਹ ਜੁੜ ਨਹੀਂ ਸਕਦੇ ਹਨ। ਇੱਕ ਧਨ ਗਾਹਕ ਇੱਕ ਲੈ ਮੁਕਤੰ, ਇੱਕ ਜਿਹੜਾ ਸੰਸਾਰੀ ਪੁਰਸ਼ ਉਹ ਧਨ ਦਾ ਗਾਹਕ ਹੁੰਦਾ, ਇੱਕ ਦੇ ਮੁਕਤੀ ਲੈਣਾ ਚਾਹੁੰਦਾ। ਗਯੋ ਦਰਵ ਜਾਣਿਓ ਨਿਜ ਜੇਤੋ, ਤੂੰ ਵੀ ਕੱਲ ਜਿੰਨਾ ਕੁ ਧਨ ਹੁਣ ਤੱਕ ਤੇਰੇ ਘਰੋਂ ਚਲਿਆ ਗਿਆ ਤੂੰ ਜਾਣਦਾ ਸਮਝਦਾ ਹੈ। ਮੋਰ ਨਿਕਟ ਤੇ ਲੇਵੋ ਤੇ, ਕਹਿੰਦੇ ਜਿੰਨਾ ਇਹ ਲੈ ਕੇ ਇਹਨਾਂ ਨੇ ਗੁਆਇਆ ਜੀ ਮੇਰੇ ਕੋਲੋਂ ਕਹਿ ਕੇ ਸਾਰਾ ਹੀ ਲੈ ਲੈ। ਰਾਏ ਦੇਤ ਸੋ ਲੇਤ ਨਾ ਕਾਲੂ, 20 ਰੁਪਈਏ ਰਾਏ ਬੁਲਾ ਦੇ ਰਿਹਾ ਕਾਲੂ ਲੈ ਨਹੀਂ ਰਿਹਾ। ਭਇਓ ਪਰਸ ਪਰ ਕਹਿਣ ਵਿਸਾਲੂ, ਆਪੋ ਵਿੱਚ ਇੱਕ ਦੂਸਰੇ ਬਹੁਤ ਕਹਿਣਾ ਸੁਣਨਾ ਹੋਇਆ ਹੈ। ਨਿਰਪਤ ਅਮਾਤੈ ਬਾਤ ਮੁਖ ਭਾਖੀ, ਵੀਰੀ ਰਾਏ ਬੁਲਾਰ ਦੇ ਵਜ਼ੀਰ ਨੇ ਮੂੰਹ ਤੋਂ ਗੱਲ ਕਾਲੂ ਜੀ ਨੂੰ ਆਖੀ। ਆਇਸ ਰਾਏ ਮਨ ਅਵਿਲਾਖੀ, ਵੀ ਰਾਏ ਬੁਲਾਰ ਦੀ ਆਗਿਆ ਨੂੰ ਤੂੰ ਇੱਛਾ ਕਰਕੇ ਹੁਣ ਮੰਨ ਲੈ। ਵਾਰ ਵਾਰ ਨਹਿ ਫੇਰ ਕਰੀਜੈ, ਮੁੜ ਮੁੜ ਕੇ ਤੂੰ ਕਹਿੰਦੇ ਰੁਪਈਏ ਜੇ ਮੋੜਨਾ ਨਾ ਕਰ। ਬਿਨ ਵਿਚਾਰ ਬਚ ਬ੍ਰਿਧਨ ਮਨੀਜੈ, ਬਿਨਾ ਵਿਚਾਰ ਤੂੰ ਬਜ਼ੁਰਗਾਂ ਦੇ ਬਚਨ ਨੂੰ ਮੰਨ ਲੈਣਾ ਚਾਹੀਏ। ਕਬ ਹੋ ਨਾ ਚਿਰ ਕਹ ਉਤਪਲ ਲੋਚਨ, ਬਾਕੀ ਮੈਂ ਵੀ ਵਜ਼ੀਰ ਤੈਨੂੰ ਕਿਹਾ ਜੇ ਕਬਲ ਵਰਗੇ ਨੇਤਰਾਂ ਵਾਲੇ ਸਤਿਗੁਰੂ ਇਹਨਾਂ ਨੂੰ ਤੂੰ ਕਦੇ ਵੀ ਝਿੜਕਿਆ ਨਾ ਕਰ। ਤਵ ਸੁਤ ਸੰਤ ਕੁਬੰਧ ਵਿਮੋਚਨ, ਰਾਏ ਬੁਲਾਰ ਸੱਚ ਬੋਲ ਰਿਹਾ ਤੇਰਾ ਪੁੱਤਰ ਤਾਂ ਸਾਧੂ ਹੈ ਖੋਟੇ ਬੰਧਨਾਂ ਨੂੰ ਕੱਟਣ ਵਾਲਾ ਹੈ। ਬਹੁਤ ਵਾਰ ਕਹਿ ਰਾਏ ਪ੍ਰਬੀਨੇ, ਸਿਆਣੇ ਰਾਏ ਬੁਲਾਰ ਨੇ ਬਹੁਤ ਵਾਰੀ ਕਾਲੂ ਜੀ ਨੂੰ ਕਿਹਾ ਹੈ। ਨਿਜ ਘਰ ਤੇ ਕਾਲੂ ਕਰ ਦੀਨੇ, ਆਪਣੇ ਹੱਥਾਂ ਤੋਂ 20 ਰੁਪਈਏ ਕਾਲੂ ਜੀ ਦੇ ਹੱਥ ਵਿੱਚ ਮੱਲੋ ਮੱਲੀ ਫੜਾ ਹੀ ਦਿੱਤੇ। ਪੂਰਬ ਸੂਰਤ ਗਮਨਿਓ ਸਦਨਾ, ਬਹੁਤ ਹੀ ਚੋਰ ਦਾ ਹੋਇਆ ਕਾਲੂ ਘਰ ਵੱਲ ਨੂੰ ਚੱਲਿਆ ਹੈ। ਅੰਤਰ ਬੈਸਿਓ ਲੱਜਤ ਵਦਨਾ, ਇੰਨੀ ਸ਼ਰਮ ਆਈ ਹੈ ਮੂੰਹ ਜਲ ਖੋ ਕੇ ਘਰ ਦੇ ਅੰਦਰ ਜਾ ਬੈਠਾ ਹੈ। ਤਲਵੰਡੀ ਜੇਤੇ ਨਰ ਨਾਰੀ, ਰਾਏ ਭੋਇ ਦੀ ਤਲਵੰਡੀ ਵਿੱਚ ਜਿੰਨੇ ਇਸਤਰੀ ਪੁਰਸ਼ ਹੈ, ਸੁਣ ਘਰ ਕਹਿ ਵੱਡੋ ਬੁਰਿਆਰੀ, ਇੱਕ ਦੂਸਰੇ ਸੁਣ ਕੇ ਕਹਿੰਦੇ ਵੀ ਰਾਏ ਜਿਹੜਾ ਕਾਲੂ ਹੈ ਬਹੁਤ ਵੀ ਮਾੜਾ ਬੜਾ ਬੁਰਾ ਹੈ। ਪੂਰਬ ਨਿਰਦੈ ਹੋਏ ਸੁੱਤ ਮਾਰਾ, ਪਹਿਲਾਂ ਤਾਂ ਨਿਰਦਈ ਹੋ ਕੇ ਆਪਣੇ ਪੁੱਤਰ ਦੇ ਥੱਪੜ ਮਾਰੇ। ਨਿਰਪਤੇ ਲੈ ਧਨ ਆਏ ਅਗਾਰਾ, ਐਡਾ ਬੁਰਾ ਕਹਿੰਦੇ ਉਹ 20 ਰੁਪਈਏ ਜਿਹੜੇ ਗੁਆ ਕੇ ਅਸੀਂ ਉਹ ਰਾਏ ਬੁਲਾਰ ਤੋਂ ਕਹਿੰਦੇ ਲੈ ਕੇ ਘਰੇ ਆ ਗਿਆ ਇਹ। ਯੁਗਲ ਕੁਕਰਮ ਕੀਨ ਮਨ ਬਿੰਦੈ, ਮਨ ਵਿੱਚ ਜਾਣਦੇ ਵੀ ਦੋਣੇ ਨੇ ਖੋਟੇ ਮਾੜੇ ਕੰਮ ਕੀਤੇ ਕਾਲੂ ਨੇ। ਜਹ ਤਹ ਕਾਲੂ ਕੋ ਨਰ ਨਿੰਦੈ, ਜਿੱਥੇ ਕਿੱਥੇ ਕਾਲੂ ਨੂੰ ਲੋਕ ਨਿੰਦੇ ਭਣਦੇ। ਪੁਰ ਮਹਿ ਸੁਣ ਨਿੰਦਾ ਨਿਜ ਸੁਰੋਨ, ਆਪਣੇ ਕੰਨਾਂ ਵਿੱਚ ਵੀ ਆਪਣੀ ਜਿਹੜੀ ਨਿੰਦਾ ਨਗਰ ਦੇ ਲੋਕਾਂ ਤੋਂ ਸੁਣਦਾ ਏ। ਬੋਲਨ ਆਵ ਭਇਓ ਮੁਖ ਮੋਨਾ, ਤੋਂ ਚੁੱਪ ਹੀ ਹੋ ਗਿਆ ਕੋਈ ਬਚਨ ਨਹੀਂ ਆਉਂਦਾ ਇਸ ਨੂੰ। ਦੁਖਤ ਹਿਰਦੇ ਮੈਂ ਵੈ ਕਰ ਭਾਰੀ, ਮੇਰੇ ਕਹਿੰਦੇ ਹਿਰਦੇ ਵਿੱਚ ਬਹੁਤ ਭਾਰੀ ਦੁਖੀ ਹੋ ਕੇ। ਔਰ ਬਸੂਰ ਕਰ ਭੂਰ ਵਿਚਾਰੀ, ਹਿਰਦੇ ਵਿੱਚ ਬਹੁਤਾ ਕਹਿੰਦੇ ਝੂਰਦਾ ਹੋਇਆ ਵਿਚਾਰਿਆ ਹੈ। ਮਰਨ ਭਨੋ ਭਲੋ ਜੀਵਨ ਧਿਕ ਮੇਰੋ, ਇਹਨੂੰ ਤਾਂ ਮਰਨਾ ਹੀ ਚੰਗਾ ਹੈ ਮੇਰਾ ਤਾਂ ਜਾਣਾ ਹੀ ਤਰਕਾਰ ਹੈ। ਜਹ ਤਹ ਆਪ ਜਸ ਭਇਓ ਕਨੇਰੋ, ਜਿੱਥੇ ਕਿੱਥੇ ਮੇਰਾ ਬੜਾ ਭਾਰੀ ਕਹਿੰਦੇ ਬਦਨਾਮੀ ਹੋ ਰਹੀ ਭੰਡੀ ਹੋ ਰਹੀ ਹੈ। ਲੈ ਕਰ ਦਰਬ ਬੁਲਾਰ ਅਗਾਰਾ, ਵੀਰੀ ਕਹਿੰਦੇ ਉਹ 20 ਰੁਪਈਏ ਜੇ ਰਾਏ ਬੁਲਾਰ ਨੇ ਦਿੱਤੇ ਸੀ ਉਹ ਲੈ ਕੇ ਘਰ ਦੇ ਵਿੱਚੋਂ ਰਾਏ ਬੁਲਾਰ ਕੋਲ ਜਾਏ ਪਾਸ ਮੁਖ ਬਚਨ ਉਚਾਰਾ, ਕੋਲ ਜਾ ਕੇ ਮੁਖੋਂ ਬਚਨ ਕਿਹਾ ਰਾਏ ਬੁਲਾਰ ਨੂੰ ਭੂਪਤ ਲੀਜੈ ਆਪਣੋ ਦਰਬਾਰ। ਰਾਏ ਬੁਲਾਰ ਜੀ ਆ ਜਿਹੜੇ ਰੁਪਈਏ ਤੁਸੀਂ ਮੱਲੋ ਮੱਲੀ ਦਿੱਤੇ ਆਪਣੇ ਲੈ ਲਓ। ਨਿੰਦਾ ਕਰਤ ਨਗਰ ਮਮ ਸਰਬਾ, ਰੁਪਈਆ ਪਿੱਛੇ ਤਾਂ ਸਾਰਾ ਨਗਰ ਮੇਰਾ ਭੰਡੀ ਪ੍ਰਚਾਰ ਕਰੀ ਜਾ ਰਿਹਾ ਹੈ। ਕਹਿਤ ਨਿਰਪਤ ਚਿਤ ਰੋਸ ਵਿਸਾਰੇ, ਉਸ ਵੇਲੇ ਜਿਹੜਾ ਰਾਜਾ ਕਹਿੰਦਾ ਵੀ ਚਿੱਤੋਂ ਗੁੱਲਾ ਗੁੱਸਾ ਭੁਲਾ ਕੇ ਕਮਲ ਨੈਣ ਤੇ ਲੀਨ ਉਧਾਰੇ। ਕਹਿੰਦੇ ਵੀ ਇਹ ਜਿਹੜੇ ਕਮਲ ਵਰਗੇ ਨੇਤਰਾਂ ਵਾਲੇ ਗੁਰੂ ਨਾਨਕ, ਇਹਨਾਂ ਕੋਲੋਂ ਮੈਂ ਕਹਿੰਦੇ ਕਿਸੇ ਸਮੇਂ ਉਧਾਰੇ ਰੁਪਈਏ ਲਿੱਤੇ ਸੀ, ਉਹ ਤੈਨੂੰ ਮੋੜ ਰਿਹਾ। ਸੋ ਦੀਨੇ ਜਾਵਹ ਨਿਜ ਸ਼ਾਲਾ, ਉਹ 20 ਰੁਪਈਏ ਜਿਹੜੇ ਉਧਾਰੇ ਨਾ ਤੋਂ ਲਏ ਸੀ ਉਹ ਤੈਨੂੰ ਦੇ ਦਿੱਤੇ ਆ ਪਿਓ, ਜਾਣ ਕੇ ਤੂੰ ਆਪਣੇ ਘਰੇ ਲੈ ਕੇ ਚਲਾ ਜਾ। ਉਹਨਾਂ ਕ੍ਰੋਧ ਕਰ ਸੰਗ ਕਿਰਪਾਲਾ, ਫੇਰ ਵੀ ਇਹਨਾਂ ਦੇ ਨਾਲ ਕਦੇ ਤੂੰ ਗੁੱਸਾ ਨਹੀਂ ਕਰਨਾ ਹੈ। ਜਬ ਕੋ ਜਨਮਿਓ ਇਨ ਸੁਧ ਪਾਈ, ਕਾਲੂ ਬੋਲਿਆ ਹੈ ਬਰਾਏ ਜੀ ਜਦੋਂ ਦਾ ਪੈਦਾ ਪਾਈ ਜਦੋਂ ਦੀ ਇਹਨਾਂ ਨੇ ਹੋਸ਼ ਪਾਈ, ਇੱਕ ਵਿਰਾਟ ਕਾ ਕਵ ਨਾ ਖਟਾਈ। ਹੁਣ ਤੋਂ ਲੈ ਕੇ ਪਹਿਲਾਂ ਤੋਂ ਲੈ ਕੇ ਇੱਕ ਬਰੋਡੀ ਕੌਡੀ ਤਾਂ ਇਹਨਾਂ ਨੇ ਕਦੇ ਖੱਟੀ ਨਹੀਂ ਹੈ। ਆਨ ਕਹਾਂ ਤੇ ਦੀਨ ਉਧਾਰਾ, ਉਹ ਕਹਿੰਦੇ ਇਹਨਾਂ ਨੇ ਕਿੱਥੋਂ ਲਿਆ ਕੇ 20 ਰੁਪਈਏ ਉਧਾਰੇ ਦੇ ਦਿੱਤੇ। ਧਨ ਖੱਟਾ ਹੈ ਤਾਂ ਕਿਉਂ ਹੋਇਆ ਰਾਰਾ, ਰਾਏ ਬਲਾਲ ਜੀ ਦੇ ਧਨ ਕਮਾ ਕੇ ਲਿਆਵੇ ਫਿਰ ਸਾਡੀ ਲੜਾਈ ਭਲਾ ਕਿਉਂ ਹੋਵੇ। ਸੁਣ ਕਾਲੂ ਤੁਝ ਕੋ ਸੁਧ ਨਾਹੀ, ਉਹ ਰਾਏ ਬਲਾਲ ਬੋਲਿਆ ਕਾਲੂ ਸੁਣ ਲਾ ਤੈਨੂੰ ਕੋਈ ਖਬਰ ਸਾਰ ਨਹੀਂ ਹੈ। ਮਾਇਆ ਜਿੱਤੀ ਪਿਖੋ ਜਗ ਮਾਹੀ, ਸੰਸਾਰ ਦੇ ਲੋਕਾਂ ਕੋਲ ਜਿੰਨੀ ਕੁ ਮਾਇਆ ਤੂੰ ਦੇਖਦਾ ਆਪਣੇ ਕੋਲ ਤੇ ਮੇਰੇ ਕੋਲ ਵੀ, ਸਭ ਵਰਤ ਹੈ ਨਾਨਕ ਅਨਸਾਰੀ। ਜਿਹੜੀ ਮਾਇਆ ਸਾਰੀ ਗੁਰੂ ਨਾਨਕ ਦੇ ਆਗਿਆ ਵਿੱਚ ਵਰਤਦੀ ਹੈ। ਪਤ ਰਜਾਏ ਜਾਂ ਪ੍ਰਤ ਵਤ ਨਾਰੀ, ਜਿਹੜੀ ਪਤਵਰਤ ਇਸਤਰੀ ਹੁੰਦੀ ਉਹ ਪਤੀ ਦੀ ਆਗਿਆ ਵਿੱਚ ਚੱਲਦੀ ਹੈ ਨਾ, ਇਸ ਤਰ੍ਹਾਂ ਕਹਿੰਦੇ ਇਹਨਾਂ ਦੀ ਆਗਿਆ ਵਿੱਚ ਰਹਿੰਦੀ ਹੈ ਮਾਇਆ। ਸੰਪਤ ਸਰਬ ਤੁਰੰਗ ਮਤੰਗਾ, ਮੇਰੇ ਘਰ ਦੇ ਜਿੰਨੇ ਕਹਿੰਦੇ ਹਾਥੀ ਘੋੜੇ ਹੈ ਹੋਰ ਵਿਭੂਤੀ ਹੈ ਧਨ ਪਦਾਰਥ ਹੈ। ਸਿਅੰਦਨ ਔਸੁਖ ਪਾਲ ਸੁਰੰਗਾ, ਪਾਲਕੀਆਂ ਦੇਖਦਾ ਹੈ ਹੋਰ ਕਹਿੰਦੇ ਜਿਹੜੇ ਚੰਗੇ ਰੰਗਾਂ ਵਾਲੇ ਸੋਹਣੇ ਰਥ ਵਗੈਰਾ ਤੱਕਦਾ ਹੈ। ਔਰ ਜੇ ਮੁਝ ਘਰ ਸਭ ਵਡਿਆਈ, ਕਾਲੂ ਮੇਰੇ ਘਰ ਦੇ ਵਿੱਚ ਹੋਰ ਜਿਹੜੀ ਕੋਈ ਵਡਿਆਈ ਹੈ ਕਿਸੇ ਪਦਵੀ ਦੀ, ਕਮਲ ਨੈਣ ਕੀ ਕਰਨਾ ਪਾਈ। ਇਹ ਤਾਂ ਜਿਹੜੇ ਕਮਲ ਵਰਗੇ ਨੇਤਰਾਂ ਵਾਲੇ ਗੁਰੂ ਨਾਨਕ ਉਹਨਾਂ ਦੀ ਕਿਰਪਾ ਕਰਕੇ ਮੈਂ ਸਭ ਕੁਛ ਪਾਇਆ ਹੋਇਆ। ਸੋਰਠਾ ਅਸਬਿਦ ਰਾਏ ਬੁਲਾਰ, ਇਸ ਤਰ੍ਹਾਂ ਦੇ ਬਚਨ ਰਾਏ ਬੁਲਾਰ ਜੀ ਨੇ ਕਾਲੂ ਕੋ ਸਮਝਾਵਈ, ਕਾਲੂ ਨੂੰ ਸਮਝਾਉਣ ਵਾਸਤੇ ਕਹੇ ਨੇ। ਪਰ ਸ਼ਰਧਾ ਉਰਤਾਰ, ਬਹੁਤ ਹੀ ਸ੍ਰੇਸ਼ਟ ਹਿਰਦੇ ਵੀ ਸ਼ਰਧਾ ਧਾਰ ਕੇ ਪਰਮ ਪ੍ਰੇਮ ਉਪਜਾਵ, ਰਾਏ ਬੁਲਾਰ ਬੜਾ ਪ੍ਰੇਮ ਪੈਦਾ ਕਰ ਰਿਹਾ ਹੈ। ਤੋਹਰਾ ਬਦਨ ਇੰਦ ਸ਼ਬ ਮਦਨ ਸਮ, ਜਿਸ ਗੁਰੂ ਨਾਨਕ ਸਾਹਿਬ ਦਾ ਜਿਹੜਾ ਮੁੱਖ ਹੈ ਚੰਦਰਮਾ ਵਰਗਾ ਜਾਂ ਕਾਮ ਦੇ ਸਮਾਨ ਜਿਨ੍ਹਾਂ ਦੀ ਕਹਿੰਦੇ ਛਬੀ ਹੈ ਸੋਭਾ, ਕਦਨ ਕਲੁਖ ਦੁੱਖ ਮੰਦ, ਦੁੱਖਾਂ ਨੂੰ ਕੱਟਣ ਵਾਲੇ ਪਾਪਾਂ ਨੂੰ ਕੱਟਣ ਵਾਲੇ ਦੁੱਖਾਂ ਨੂੰ ਦੂਰ ਕਰ ਦੇਣ ਵਾਲੇ, ਸਵੇਛਾ ਹੋਇ ਵਿਚਰਤ ਨਗਰ, ਜਿਵੇਂ ਆਪਣੀ ਮਨ ਦੀ ਇੱਛਾ ਹੁੰਦੀ ਇਸ ਤਰ੍ਹਾਂ ਕਹਿੰਦੇ ਨਗਰ ਵਿੱਚ ਫਿਰਦੇ ਹਨ। ਜਗਤ ਭਗਤ ਦਾ ਆਨੰਦ, ਸੰਸਾਰ ਦੇ ਵਿੱਚ ਭਗਤਾਂ ਨੂੰ ਕਹਿੰਦੇ ਆਨੰਦ ਦੇ ਦਾਤਾ ਆਨੰਦ ਦੇਣ ਵਾਲੇ ਹਨ ਗੁਰੂ ਨਾਨਕ ਸਾਹਿਬ ਜੀ, ਉਹ ਜਿਵੇਂ ਵੀ ਆਪ ਜੀ ਨੇ ਅਵਤਾਰ ਧਾਰਿਆ ਬਾਲਕ ਅਵਸਥਾ, ਜਿਵੇਂ ਬਾਲ ਬੱਚੇ ਲੀਲਾ ਕਰਦੇ ਚੇਸ਼ਟਾ ਕਰਦੇ ਹੁੰਦੇ ਆ, ਉਸੇ ਤਰ੍ਹਾਂ ਗੁਰੂ ਨਾਨਕ ਸਾਹਿਬ ਜੀ ਨੇ ਉਹ ਉਸੇ ਤਰ੍ਹਾਂ ਹੀ ਸਵਾਂਗ ਜਿਹਾ ਕੀਤਾ ਹੈ, ਔਰ ਸਾਰੀਆਂ ਉਧਾਰ ਵਾਸਤੇ ਦੂਜਿਆਂ ਨੂੰ ਸਿੱਖਿਆ ਦੇਣ ਵਾਸਤੇ ਸਾਰਾ ਕੁਝ ਕਿਰਿਆ ਕਰੀ ਕਰਾਈ ਸਤਿਗੁਰੂ ਨੇ। ਸੋ ਆਪਾਂ ਰਲਵੇ ਕੇ ਪ੍ਰਸੰਗ ਸੁਣਿਆ ਲਾਹਾ ਲਿਆ ਹੈ, ਇੱਥੇ ਪ੍ਰਸੰਗ ਪੂਰਨ ਹੋਇਆ ਹੈ। ਇਸ ਤੋਂ ਅੱਗੇ ਜਿਵੇਂ ਵੀ ਇਹ ਇਤਿਹਾਸ ਵੀ ਸੋਹਣਾ ਪ੍ਰਸੰਗ ਆਏਗਾ ਸੁਣ ਕੇ ਲਾਭ ਲਵਾਂਗੇ। ਹੁਣ ਇੱਥੇ ਹੀ ਆਪਾਂ ਸਮਾਪਤੀ ਕਰਕੇ ਗੁਰੂ ਮਹਾਰਾਜ ਦੀ ਅੱਗੇ ਅਰਦਾਸ ਕਰੀਏ ਜੀ। ਬਦਨ ਇੰਦ ਛਬ ਮਦਨ ਸਮ, ਕਦਨ ਕਲੁਖ ਦੁਖ ਮੰਦ, ਸਵੇਛਾ ਹੋਇ ਵਿਚਰਤ ਨਗਰ, ਜਗਤ ਭਗਤ ਦਾ ਆਨੰਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। हे अच्युत हे पारब्रह्म पवनासी अगुनास हे पूरन हे सर्वमय दुख पंजन गुण सास हे संगी हे निरंकार हे निर्गुण सब ते हे गोविंद हे गुण निधान जंके सदा भवे हे अपरंपर हर हरे हैपी हो बनहार हे संतां कै सदा संग निदाराया धार हे ठाकुर हां दास रो मैं निर्गुण गुण नहीं कोय नानक दी जय नाम दां रखो ही है परोय आए प्रभ शरणांगति कृपा निज दयाल एक अखर हर मन वस्त नानक होत निहाल वाहिगुरु नाम जहाज है चढ़े सो तरे पार जो सरदा कर से बंदे गुरु पार उतारन हार जो सरदा कर से बंदे गुरु पार उतारन हार